ਵਰ ਸ੍ਰੀ ਹਰਿ ਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਹਰ ਰਾਇ ਕੇ ਨਾਇ ਧਿਆਇ ਅਗ ਜਾਇ ਕਰ ਪਦ ਪਰ ਪ੍ਰਣਾਮ ਕੋ ਜਿਹ ਤੇ ਨਿਤ ਸਿੱਧ ਆਇ ਸ੍ਰੀ ਸਤਿਗੁਰ ਹਰ ਰਾਇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਸਿੱਖ ਸੰਗਤਾਂ ਹੁਣੇ ਹੁਣੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਸੁਣ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਗੁਰੂ ਕਾ ਇਤਿਹਾਸ ਜੋ ਪ੍ਰਾਰੰਭ ਕੀਤਾ ਹੋਇਆ ਹੈ ਉਸ ਇਤਿਹਾਸ ਦੀ ਪ੍ਰਾਰੰਭਤਾ ਸਮੇਂ ਜੋ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਮਹਿਮਾ ਦੇ ਮੰਗਲ ਕੀਤੇ ਹੈ ਉਹ ਮੰਗਲਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਛੇਵੇਂ ਪਾਤਸ਼ਾਹ ਮੀਰੀ ਮੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਜਿਹੜਾ ਮੰਗਲ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਕਵਾ ਛੰਦਾਬੰਦੀ ਵਿੱਚ ਕੀਤਾ ਹੈ ਉਹ ਆਪਾਂ ਵਿਚਾਰਿਆ ਪੜ੍ਹਿਆ ਸੁਣਿਆ ਲਾਹਾ ਲਿਆ ਹੈ। ਅੱਜ ਅੱਗੇ ਸੱਤਵੇਂ ਪਾਤਸ਼ਾਹ ਧੰਨ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਕੰਗਾਲਾਂ ਨੂੰ ਵੀ ਗਰੀਬਾਂ ਨੂੰ ਵੀ ਵਰਰੂ ਵਜਨ ਕਹਿ ਕੇ ਪਾਤਸ਼ਾਹ ਬਣੀਆਂ ਪਾਤਸ਼ਾਹੀਆਂ ਬਖਸ਼ੀਆਂ ਹਨ ਉਹਨਾਂ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਕੀਤਾ ਦੋਹਰੇ ਛੰਦ ਵਿੱਚ। ਫਿਰ ਇਸੇ ਤਰ੍ਹਾਂ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਚਰਨਾਂ ਦੀ ਮਹਿਮਾ ਕੀਤੀ ਹੈ ਵਡਿਆਈ ਕੀਤੀ ਹੈ ਵੀ ਗੁਰੂ ਹਰਿਰਾਇ ਸਾਹਿਬ ਜੀ ਦੇ ਜਿਹੜੇ ਚਰਨ ਹੈ ਉਹ ਬਹੁਤ ਮਹਾਨ ਹੈ। ਜਿੰਨਾ ਮਰਜ਼ੀ ਕੋਈ ਤਪੀਆ ਬਣ ਕੇ ਤਪ ਕਰ ਲਵੇ ਵੀ ਮੈਂ ਮਹਾਰਾਜ ਦੇ ਚਰਨਾਂ ਦੇ ਬਰਾਬਰ ਹੋ ਜਾਵਾਂ, ਜੋ ਬਖਸ਼ਿਸ਼ਾਂ ਸਤਿਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀਆਂ ਮੈਂ ਪ੍ਰਾਪਤ ਲੋਕਾਂ ਨੂੰ ਦੇ ਦਿਆ ਕਰਾਂ। ਕਹਿੰਦੇ ਨਹੀਂ, ਕੋਈ ਤਪ ਕਰਕੇ ਵੀ ਬਰਾਬਰ ਪੁੱਜ ਸਕਦਾ ਹੈ। ਕੋਈ ਕਵਲ ਫੁੱਲ ਦਾ ਦ੍ਰਿਸ਼ਟਾਂਤ ਪ੍ਰਮਾਣ ਲੈ ਕੇ ਕਵੀ ਸੰਤੋਖ ਸਿੰਘ ਜੀ ਨੇ ਸਵੇਰ ਛੰਦ ਵਿੱਚ ਉਹ ਗੁਰੂ ਮਹਾਰਾਜ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕੀਤਾ ਹੈ, ਪ੍ਰਮਾਣ ਦਿੱਤਾ ਕਵਲ ਫੁੱਲ ਦਾ। ਉਹ ਦਿੱਤਾ ਕਵਲ ਫੁੱਲ ਦਾ ਦ੍ਰਿਸ਼ਟਾਂਤ ਇੱਕ ਤਪ ਕਰਨ ਵਾਲੇ ਤਪੀਏ ਰੂਪ ਦੇ ਵਿੱਚ। ਉਹ ਜਿਵੇਂ ਵੀ ਦੋਹਰੇ ਛੰਦ ਵਿੱਚ ਮਹਿਮਾ ਦਾ ਮੰਗਲ ਆ ਰਿਹਾ ਹੈ, ਅਤੇ ਸਵਈਏ ਛੰਦ ਵਿੱਚ ਵੀ ਮਹਿਮਾ ਵਡਿਆਈ ਆ ਰਹੀ ਚਰਨਾਂ ਦੀ, ਉਹ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਸ੍ਰੀ ਸਤਿਗੁਰ ਹਰਿ ਰਾਇ ਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਕਥਾ ਸੁਣਨ ਵਾਲੇ, ਸੋਭਾ ਵਾਲੇ, ਜੋ ਸਤਿਗੁਰੂ ਸੱਤਵੇਂ ਪਾਤਸ਼ਾਹ ਹਰਿ ਰਾਇ ਸਾਹਿਬ ਜੀ ਮਹਾਰਾਜ ਹੈ, ਲਾਏ ਧਿਆਏ ਅਗ ਜਾ, ਉਹਨਾਂ ਦੇ ਨਾਮ ਧਿਆਇਆ ਹੋਇਆ ਜਿੰਨੇ ਪਾਪ ਹੈ ਉਹ ਚਲੇ ਜਾਂਦੇ ਹੈ। ਜੇ ਭਾਈ ਤੁਸੀਂ ਨਾਮ ਧਿਆਓਗੇ ਸਾਰੇ ਤੁਹਾਡੇ ਪਾਪ ਚਲੇ ਜਾਣਗੇ ਜਨਮਾਂ ਜਨਮਾਂ ਦੇ। ਕਰ ਪਦ ਪਰ ਪ੍ਰਣਾਮ ਕੋ। ਆਪਣੇ ਮਨ ਨੂੰ ਕਹਿੰਦੇ ਹੈ ਵੀ ਐਸੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਤੂੰ ਵੀ ਮਨਾ ਮੱਥਾ ਟੇਕ, ਨਮਸਕਾਰ ਕਰ। ਜਿਹ ਤੇ ਨਿਧ ਸਿੱਧ ਆ, ਜਿਸ ਕਰਕੇ ਹੇ ਮਨਾ ਤੇਰੇ ਕੋਲ ਵੀ ਜਿਹੜੀਆਂ ਨੌ ਨਿਧੀਆਂ ਹੈ ਤੇ 18 ਸਿੱਧੀਆਂ ਹਨ ਉਹ ਆ ਜਾਣ, ਤੈਨੂੰ ਵੀ ਪ੍ਰਾਪਤ ਹੋ ਜਾਣ। ਕਿਉਂਕਿ ਮਨ ਬਹੁਤ ਕੁਛ ਚਾਹੁੰਦਾ ਹੁੰਦਾ ਵੀ ਆਹ ਵੀ ਮਿਲੇ ਉਹ ਵੀ ਮਿਲੇ, ਖਜ਼ਾਨੇ ਵੀ ਬਹੁਤ ਚਾਹੁੰਦਾ, ਸ਼ਕਤੀਆਂ ਵੀ ਇਹ ਚਾਹੁੰਦਾ ਹੈ। ਮਹਾਰਾਜ ਦੇ ਚਰਨ ਐਸੇ ਹੈ, ਤੂੰ ਉਹਨਾਂ ਨੂੰ ਚਰਨਾਂ ਨੂੰ ਮੱਥਾ ਟੇਕ ਮਨਾ, ਇਸ ਕਰਕੇ ਤੇਰੇ ਕੋਲ ਵੀ ਰਿੱਧੀਆਂ ਸਿੱਧੀਆਂ ਆ ਜਾਣ। ਉਹ ਨਿਧੀਆਂ ਨੌ ਮੰਨੀਆਂ ਹਨ ਅਤੇ ਜਿਹੜੀਆਂ ਸਿੱਧੀਆਂ ਉਹ 18 ਮੰਨੀਆਂ ਹਨ, ਜਿਨ੍ਹਾਂ ਦੇ ਵਿੱਚੋਂ 8 ਜਿਹੜੀਆਂ ਮੁੱਖ ਹਨ, 10 ਗੌਣ ਹਨ। ਯਾਨੀ 8 ਸਿੱਧੀਆਂ ਵਿੱਚ ਬਾਕੀ ਜਿਹੜੀਆਂ 10 ਸਿੱਧੀਆਂ ਵੀ ਆ ਜਾਂਦੀਆਂ, ਉਂਝ ਸਾਰੀਆਂ 18 ਹਨ ਗਿਣਤੀ ਵਿੱਚ। ਉਹ ਵਿਦਵਾਨਾਂ ਨੇ ਨੌ ਨਿਧੀਆਂ ਦੇ ਨਾਂ ਲਏ ਹੈ ਵੀ ਉਹਨਾਂ ਵਿੱਚੋਂ ਕੋਈ ਵੀ ਨਿਧੀ ਆ ਜਾਏ ਅਤੇ ਫਿਰ ਮਨੁੱਖ ਦੇ ਅੰਦਰ ਬੜੀ ਤਾਕਤ ਆ ਜਾਂਦੀ ਹੈ। ਉਸ ਤਾਕਤ ਨਾਲ ਉਹ ਬਹੁਤ ਕਰ ਸਕਦਾ ਹੈ, ਅਸਨ ਬਸਨ ਭੂ ਕਣਕ ਪਾਉਣ। ਇੱਕ ਨਿਧੀ ਹੈ ਜਿਹਦੇ ਆਉਣ ਨਾਲ ਜਿਹੜਾ ਥੋੜ੍ਹਾ ਜਿਹਾ ਅਸਨ ਕੀ ਹੈ ਭੋਜਨ ਹੈ ਉਹਨੂੰ ਬਹੁਤਾ ਬਣਾ ਕੇ ਅਤੇ ਹਜ਼ਾਰਾਂ ਲੱਖਾਂ ਨੂੰ ਛਕਾ ਕੇ ਫਿਰ ਵੀ ਉਹ ਮੁੱਕਣ ਨਹੀਂ ਦੇਊਗਾ। ਜਾਣੀ ਉਹ ਭੋਜਨ ਵਿੱਚ ਇੰਨੀ ਬਰਕਤ ਪੈ ਜਾਂਦੀ, ਇੰਨਾ ਵੱਧ ਜਾਂਦਾ ਹੈ, ਲੱਖਾਂ ਹਜ਼ਾਰਾਂ ਛੱਕ ਜਾਣ ਅਤੇ ਫਿਰ ਵੀ ਉਹ ਮੁੱਕਦਾ ਨਹੀਂ ਹੁੰਦਾ ਹੈ। ਜਦੋਂ ਉਹ ਨਿਧੀ ਆ ਜਾਂਦੀ ਹੈ, ਆਸਨ ਵਧਾਉਣ ਵਾਲੀ, ਭੋਜਨ ਵਧਾਉਣ ਵਾਲੀ, ਜਿਵੇਂ ਇਸੇ ਸੰਤ ਬਾਬਾ ਸ਼ੇਰ ਸਿੰਘ ਜੀ ਦੇ ਸੰਬੰਧ ਵਿੱਚ ਨੱਥੂ ਪੁੱਤਰੀ ਦੇ ਇੱਕ ਬਜ਼ੁਰਗ ਪੁਰਾਣੇ ਹੁੰਦੇ ਸੀ, ਉਹਨਾਂ ਦਾ ਨਾਮ ਵੀ ਸ਼ੇਰ ਸਿੰਘ ਸੀ, ਉਹ ਕਈ ਵਾਰੀ ਸੁਣਾਇਆ ਕਰਦੇ ਸਨ ਵੀ ਉਹ ਮਹਾਂਪੁਰਸ਼ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਅਤੇ ਘਰ ਦੇ ਵਿੱਚ ਉਹਨਾਂ ਨੂੰ ਜਦੋਂ ਲੰਗਰ ਪਾਣੀ ਵਰਤਾਉਣ ਵਾਸਤੇ ਅਰਦਾਸ ਉਹਨਾਂ ਨੂੰ ਲਿਜਾ ਕੇ ਕਰਾਉਣੀ ਅਤੇ ਪਹਿਲਾਂ ਉਹ ਕਹਿੰਦੇ ਉਹ ਆਪ ਲੰਗਰ ਛਕਾਉਣਾ ਸ਼ੁਰੂ ਕਰਦੇ ਸਨ ਅਤੇ ਬੈਠ ਕੇ ਉਹਨਾਂ ਨੇ ਹਜ਼ੂਰੀ ਵਿੱਚ ਜਪਜੀਤ ਸਾਹਿਬ ਜੀ ਦਾ ਪਾਠ ਕਰ ਦੇਣਾ, ਫਿਰ ਉਸ ਤੋਂ ਬਾਅਦ ਫਿਰ ਉੱਤੇ ਕੱਪੜਾ ਜਿਹਾ ਪਾਇਆ ਰੱਖਣਾ ਹੈ ਅਤੇ ਵਰਤਾਉਣਾ ਸ਼ੁਰੂ ਕਰ ਦੇਣਾ ਹੈ। ਉਦੋਂ ਬਾਅਦ ਉਹਦੇ ਕੋਲ ਬਿਠਾ ਲੈਣਾ ਵੀ ਇੱਥੇ ਬੈਠਾ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਕੱਪੜਾ ਨਹੀਂ ਉੱਪਰ ਚੁੱਕਣਾ ਹੈ ਅਤੇ ਛਕਾਈ ਜਾਣੀ। ਉਹ ਜਿੰਨਾ ਮਰਜ਼ੀ ਕੋਈ ਉਹ ਪ੍ਰਸ਼ਾਦ ਛਕੀ ਜਾਏ ਨਹੀਂ ਮੁੱਕਦਾ ਸੀ, ਕਿਉਂਕਿ ਉਹ ਭੋਜਨ ਵਧਾਉਣ ਵਾਲੀ ਇੱਕ ਨਿਧੀ ਹੈ, ਇੱਕ ਤਾਕਤ ਹੈ, ਉਹ ਨਹੀਂ ਮੁੱਕਣ ਦਿੰਦਾ ਹੈ। ਜਿਵੇਂ ਕਾਮ ਧੇਨ ਗਊ ਹੈ, ਉਹ ਆ ਜਾਏ ਉਹਦੇ ਕਰਕੇ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਜਿਹੜੇ ਭੋਜਨ ਹੈ ਪ੍ਰਗਟ ਹੋ ਜਾਂਦੇ ਹਨ ਜਿੰਨੇ ਮਰਜ਼ੀ ਛਕਾਏ। ਜੋ ਸਹਸਰ ਬਾਹੂ ਦੀ ਫੌਜ ਨੂੰ ਜਵਨ ਦੰਗਨੀਖੀ ਨਿਖੇ ਕਾਮ ਧੇਨ ਗਊ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾ ਕੇ ਤ੍ਰਿਪਤ ਕਰ ਦਿੱਤਾ, ਹੈਰਾਨ ਹੋ ਗਿਆ ਵੀ ਬੈਠਾ ਜੰਗਲ ਵਿੱਚ ਹੈ ਅਤੇ ਕੱਪੜੇ ਨਹੀਂ ਹੈ ਚੰਗੇ, ਬਾਕੀ ਵੀ ਕੁੱਲੀ ਛੰਨ ਹੈ, ਅਤੇ ਆਹ ਛੰਨ ਵਿੱਚੋਂ ਕਿਵੇਂ ਇੰਨਾ ਕੁਛ ਆਈ ਜਾਂਦਾ ਹੈ। ਪਹਿਲਾਂ ਤਾਂ ਪੁੱਛ ਪੜਤਾਲ ਕੀਤੀ ਵੀ ਇਹ ਕੀ ਛੰਨ ਵਿੱਚ ਹੈ। ਕਹਿੰਦਾ ਵੀ ਇਹ ਰਿੱਖੀਆਂ ਮੁਨੀਆਂ ਦੇ ਪੜਦੇ ਨਹੀਂ ਫੋਲੇ ਦੇ, ਤੈਨੂੰ ਮਨ ਭਾਉਂਦੇ ਭੋਜਨ ਮਿਲ ਗਏ, ਕਿਉਂਕਿ ਇੱਥੋਂ ਤਰਕ ਜੀ ਮਾਰਦਾ ਸੀ ਨਾ ਵੀ ਆਪਣੇ ਘਰਵਾਲੀ ਨੂੰ ਕਹਿੰਦਾ ਵੀ ਤੇਰੀ ਜੇ ਭੈਣ ਰਹਿੰਦੀ ਇੱਥੇ ਜੰਗਲ ਵਿੱਚ ਸਾਨੂੰ ਕਿਹੜਾ ਇੱਥੇ ਨਿਮਦੇ ਖਵਾ ਦੂ, ਉਹ ਤੇਰੀ ਇੱਛਾ ਹੋ ਗਈ ਹੁਣ ਤੂੰ ਨਾ। ਕਹਿੰਦਾ ਨਹੀਂ ਦੇਖਣਾ ਹੀ ਦੇਖਣਾ ਹੈ ਇਹਦੇ ਵਿੱਚ ਕੀ ਹੈ। ਉਹ ਦੇਖਿਆ ਤਾਂ ਗਊ ਖੜੀ ਹੈ, ਜਮਾਦਾਰ ਰਿਖੀ ਨੂੰ ਪੁੱਛਣ ਲੱਗਿਆ ਜੀ ਇਹ ਕੀ ਹੈ। ਕਹਿੰਦੇ ਵੀ ਇਹ ਕਾਮ ਧੇਨ ਗਊ ਹੈ, ਸਵਰਗ ਵਿੱਚ ਰਹਿੰਦੀ ਹੈ, ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਉਹਦੇ ਪਿਆਰੇ ਉਹਨਾਂ ਵਾਸਤੇ ਹੈ, ਜਦੋਂ ਚਾਹੁਣ ਇੱਥੇ ਆ ਜਾਂਦੀ ਹੈ। ਇਹੋ ਜਿਹੇ ਕੋਈ ਪਦਾਰਥ ਛਕਣ ਛਕਾਉਣ ਵਾਸਤੇ ਲੋਕ ਚਾਹੁਣ ਇੱਕ ਪੈਦਾ ਕਰ ਦਿੰਦੀ ਹੈ ਕਾਮ ਧੇਨ, ਅਤੇ ਨਾ ਗਊ ਦਾ ਕਾਮ ਨਾ ਕਾਮਨਾ ਦਾ ਹੈ, ਵੀ ਉਹ ਗਊ ਜੀ ਤੋਂ ਮਨ ਭਾਉਂਦੇ ਛਕਣ ਛਕਾਉਣ ਲਈ ਪਦਾਰਥ ਮਿਲਣ। ਇਸ ਕਰਕੇ ਵੀ ਇਹ ਕਾਮ ਧੇਨ ਗਊ ਹੈ ਸਵਰਗ ਚੋਂ ਆਈ ਹੈ, ਵਾਹਿਗੁਰੂ ਅੱਗੇ ਬੇਨਤੀ ਕਰਕੇ ਉੱਥੋਂ ਮੰਗਾਈ ਸੀ ਉਹਨੇ, ਇਹ ਤੇਰੀ ਇੱਛਾ ਛਕਣ ਛਕਾਉਣ ਦੀ ਪੂਰੀ ਕਰਦੀ ਹੈ। ਕਹਿਣ ਲੱਗਾ ਵੀ ਇਹ ਤਾਂ ਫਿਰ ਮੈਨੂੰ ਦੇ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਕਿਤੇ ਬਾਹਰ ਜਾਣਾ ਪਵੇ ਅਤੇ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਪੈਂਦਾ, ਬਹੁਤ ਔਖਾ ਹੁੰਦਾ ਹੈ, ਇਹਦੇ ਨਾਲ ਸਹਿਜੇ ਹੀ ਹੋ ਜਾਇਆ ਕਰੇਗਾ। ਕਹਿਣ ਲੱਗਿਆ ਵੀ ਇਹ ਰਾਜਿਆਂ ਮਹਾਰਾਜਿਆਂ ਦੇ ਵਾਸਤੇ ਨਹੀਂ, ਇਹ ਤਾਂ ਪਰਮੇਸ਼ੁਰ ਦੇ ਪਿਆਰਿਆਂ ਵਾਸਤੇ, ਉਹ ਪਰਮੇਸ਼ੁਰ ਨੇ ਇਸ ਦਾ ਕੁਝ ਕਰਿਆ ਕਰਾਇਆ ਹੋਇਆ। ਕਹਿਣ ਲੱਗਿਆ ਨਹੀਂ ਮੈਂ ਤਾਂ ਵੀ ਇਹ ਨਾਲ ਲੈ ਕੇ ਜਾਣੀ ਹੈ, ਇਹ ਨਹੀਂ ਇਹ ਗਊ ਛੱਡਣੀ। ਉਹ ਰਾਜਾ ਸੀ ਅਤੇ ਜਮਦਗੀਖੀ ਨੇ ਫਿਰ ਗਊ ਨੂੰ ਇਸ਼ਾਰਾ ਜਿਹਾ ਕਰਤਾ ਵੀ ਸਾਡਾ ਤਾਂ ਕਾਰਜ ਪੂਰਾ ਹੋ ਗਿਆ, ਹੁਣ ਤੂੰ ਆਪਣੇ ਅਸਥਾਨ 'ਤੇ ਚਲੀ ਜਾ। ਜਦੋਂ ਉੱਪਰ ਨੂੰ ਉੱਡਣ ਲੱਗੀ ਹੈ, ਜਾਣ ਲੱਗੀ ਹੈ, ਫਿਰ ਇਹ ਸੰਸਰ ਬਾਹੂ ਨੂੰ ਗੁੱਸਾ ਜਾਇਆ, ਸਿਨ ਕੇ ਤੀਰ ਜੇ ਮਾਰੇ ਹੈ ਵੀ ਜਾਣ ਨਹੀਂ ਦੇਣੀ ਗਊ। ਇਸ ਤਰ੍ਹਾਂ ਕਹਿੰਦੇ ਉਹਦੇ ਪੈਰਾਂ 'ਚੋਂ ਖੂਨ ਖਾਂਜਾ ਜਿਹੜਾ ਧਰਤੀ 'ਤੇ ਡਿੱਗਿਆ, ਉਹ ਤੋਂ ਫਿਰ ਤੰਬਾਕੂ ਪੈਦਾ ਹੋਇਆ ਆ ਖੂਨ ਤੋਂ, ਵੀ ਜਿਹਦੇ ਆ ਪੀਣ ਨਾਲ ਫਿਰ ਸੱਤੇ ਕੁਲਾਂ ਦਾ ਨਾਸ ਹੋ ਜਾਂਦਾ, ਸੈਂਕੜੇ ਕੁਲਾਂ ਤਬਾਹ ਹੋ ਜਾਂਦੀਆਂ। ਜਿੰਨਾ ਜਪ ਤਪ ਕੀਤਾ ਮਨੁੱਖ ਦਾ ਉਹ ਪਸ਼ਮੀ ਭੂਤ ਹੋ ਜਾਏ, ਉਹ ਗਊ ਦੇ ਖੂਨ ਤੋਂ ਕਹਿੰਦੇ ਪੈਦਾ ਹੋਈ ਹੈ ਆ ਬੂਟੀ ਜੀ ਤੰਬਾਕੂ ਦੀ। ਇਸ ਤਰ੍ਹਾਂ ਦੇ ਪ੍ਰਸੰਗ ਹੈ, ਭਾਵ ਹੈ ਕਾਮ ਧੇਨ ਗਊ ਹੈ, ਉਹਦੇ ਵਿੱਚ ਵੀ ਹੈ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਣ ਛਕਾਉਣ ਵਾਸਤੇ ਪੈਦਾ ਕਰ ਦਿੰਦੀ ਹੈ। ਇਸੇ ਤਰ੍ਹਾਂ ਇੱਕ ਨਿਧੀ ਹੈ ਜਿਹਦੇ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਹੈ ਉਹ ਥੋੜ੍ਹੇ ਹੋਣ 'ਤੇ ਬਹੁਤੇ ਵੱਧ ਜਾਂਦੇ ਹੈ, ਅਤੇ ਹਜ਼ਾਰਾਂ ਲੱਖਾਂ ਨੂੰ ਉਹ ਛਕਾ ਦਿੰਦਾ ਹੈ। ਦੂਜੀ ਨਿਧੀ ਹੈ ਬਸਨ ਬਸਤਰ, ਵੀ ਥੋੜ੍ਹੇ ਜਿਹੇ ਬਸਤਰ ਹੁਣ ਉਹਨਾਂ ਨੂੰ ਬਹੁਤੇ ਵਧਾ ਦੇਣਾ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਉਹ ਇਸ ਨਿਧੀ ਨਾਲ ਦਰੋਪਦਾਂ ਦਾ ਪਰਦਾ ਕੱਜਣ ਵਾਸਤੇ, ਉਹ ਹੈ ਤਾਂ ਹੁਣ ਸਾੜੀ ਜੀ ਛੋਟੀ ਜੀ ਸੀ, ਕਿੱਡੀ ਕੁ ਸੀ, ਉਹ ਐਂ ਜਾਣੀ ਬਸਤਰਾਂ ਦੇ ਢੇਰ ਲੱਗ ਗਏ ਸੀ, ਇੰਨੇ ਵਧਾ ਤੇ ਸੀ ਬਸਤਰ ਉਹਦੇ ਨਾਲ, ਅਤੇ ਉਹਨੂੰ ਬੇਪੜਦ ਨਹੀਂ ਹੋਣ ਦਿੱਤਾ ਸੀ ਭਗਵਾਨ ਕ੍ਰਿਸ਼ਨ ਜੀ ਨੇ। ਇਸ ਤਰ੍ਹਾਂ ਕਹਿੰਦੇ ਥੋੜ੍ਹੇ ਬਸਤਰਾਂ ਨੂੰ ਬਹੁਤੇ ਵਧਾ ਦੇਣਾ, ਢੇਰਾਂ ਦੇ ਢੇਰ ਲਾ ਦੇਣੇ, ਇਹ ਦੂਜੀ ਨਿਧੀ ਹੈ, ਅਸਨ ਵਸਨ ਭੂ, ਫਿਰ ਬਹੁਤੀ ਧਰਤੀ ਪ੍ਰਾਪਤ ਕਰ ਲੈਣੀ, ਇਹ ਨਿਧੀ ਕਰਕੇ ਹੋ ਜਾਂਦੀ ਹੈ। ਲੋਕ ਦਾਨ ਦੂਨ ਕਰ ਜਾਂਦੇ ਵੀ ਆ, ਸਾਡੀ ਲੈ ਜਾਓ ਜੀ, ਧਰਤੀ ਸਾਡੀ ਲੈ ਲਓ ਜੀ, ਕੋਈ ਬਾਬੇ ਹਜ਼ਾਰਾਂ ਏਕੜ ਬਣਾਈ ਫਿਰਦੇ ਨਾ, ਉਹ ਇਸੇ ਨਿਧੀ ਨਾਲ ਉਹਨੇ ਕੋਈ ਸਾਧਨਾ ਕੀਤੀ ਹੁੰਦੀ ਹੈ, ਉਹਦਾ ਅਗਲਾ ਦੁਖੀ ਨਹੀਂ ਨਾ ਦੁਆਲ, ਅਤੇ ਉਹ ਨਿਧੀ ਆਉਣ ਕਰਕੇ ਅਤੇ ਲੋਕ ਆਪੇ ਆਪੋ ਹੀ ਆਪ ਅਰਦਾਸਾਂ ਕਰਾਈ ਜਾਂਦੇ ਵੀ ਆ ਸਾਡੀ ਵਾਹ ਲਓ ਜੀ, ਸਾਡੀ ਵਾਹ ਲਓ, ਵੀ ਉਹ ਹਜ਼ਾਰਾਂ ਏਕੜ ਧਰਤੀ ਆ ਜਾਣੀ, ਜ਼ਮੀਨ ਆ ਜਾਣੀ। ਇਹ ਤੀਜੀ ਨਿਧੀ ਹੈ। ਅਤੇ ਚੌਥੀ ਨਿਧੀ ਹੈ ਵੀ ਸੋਨਾ ਚਾਂਦੀ ਆ ਜਾਣਾ। ਕਈ ਸਾਧ ਸੰਤ ਦੇ ਬੜੇ ਛੱਲੇ ਛੁੱਲੇ ਛਾਪਾਂ ਛੁਪਾਂ ਜੀਆਂ ਪਾਈ ਫਿਰਦੇ ਨਾ ਗਲਾਂ, ਉਹ ਨਿਧੀ ਹੈ, ਉਹ ਇਸ ਤਰ੍ਹਾਂ ਸਾਧਨ ਕੀਤਾ ਹੁੰਦਾ ਉਹਦੇ ਕਰਕੇ ਆਈ ਜਾਂਦਾ, ਸੋਨਾ ਸੋਨਾ ਸਿੱਟੀ ਜਾਂਦੇ ਹੈ ਲੋਕ। ਅਨਕ ਅਸਨ ਬਸਨ ਭੂ ਕਣਕ ਫੁਨ ਦਾਸੀ ਚੋਬ ਗੁਲਾਮ, ਇਹ ਦਾਸੀਆਂ ਆ ਜਾਣੀਆਂ, ਮੁਖ ਦੀਆਂ ਸੇਵਾ ਕਰਨ ਵਾਲੀਆਂ ਆ ਜਾਣੀਆਂ। ਕਿੱਥੇ ਤਾਂ ਵਿਆਹ ਸ਼ਾਦੀ ਦੇ ਅਸੀਂ ਮਹਿਰੇ ਮੂਹਰੇ ਜੇ ਇਕੱਠੇ ਕਰਦੀਆਂ ਝੋਰੀਆਂ ਲਿਆਉਂਦੇ ਰੋਟੀਆਂ ਪਕਾਉਣ ਵਾਸਤੇ, ਉਹ ਨਦੀ ਆਉਣ ਨਾਲ ਮੁਖ ਦੀਆਂ ਰੋਟੀਆਂ ਪਕਾਉਣ ਵਾਲੀਆਂ ਆ ਜਾਂਦੀਆਂ, ਸਾਰੀ ਦਿਹਾੜੀ ਮਰੀ ਜਾਣਗੀਆਂ, ਕੁਛ ਨਹੀਂ ਕਹਿੰਦੀਆਂ। ਇਸ ਤਰ੍ਹਾਂ ਮੁਖ ਦੀਆਂ ਦਾਸੀਆਂ, ਮੁਖ ਦੀਆਂ ਸੇਵਾਦਾਰ ਪ੍ਰਾਪਤ ਹੋ ਜਾਣੀਆਂ, ਵੀ ਉਹ ਕੋਈ ਲੈਣਾ ਦੇਣਾ ਨਹੀਂ, ਰੋਟੀ ਖਾ ਕੇ ਸਭ ਕੁਝ ਗੁਰੂ ਘਰ ਦਾ, ਉਹ ਸਾਧੂਆਂ ਸੰਤਾਂ ਦਾ ਕਰੀ ਕਰਾਈ ਜਾਣਾ। ਇਸ ਤਰ੍ਹਾਂ ਇਹ ਇੱਕ ਨਿਧੀ ਹੈ, ਉਹ ਆਉਣ ਨਾਲ ਇਹ ਸਾਰੇ ਕੰਮ ਆਪੇ ਮੁਕਤ ਹੋਣ ਲੱਗ ਜਾਂਦੇ। ਦਾਸੀ ਚੋ, ਜਿਹੜੇ ਚੋ ਉਧਾਰ ਹੈ, ਮੂਹਰੇ ਵਰਸ਼ੇ ਚੱਕ ਕੇ ਚੱਲਣ ਵਾਲੇ ਨੇ, ਬਾਬਿਆਂ ਦੀ ਜੈ ਜੈਕਾਰ ਕਰਦੇ ਹੁੰਦੇ ਨਾ ਵੀ ਸੰਤ ਆ ਰਹੇ ਆ ਜੀ, ਪਾਸੇ ਹੋ ਜਾ। ਹੁਣ ਵੀ ਗੱਡੀਆਂ ਦੇ ਮੂਹਰੇ ਗੱਡੀ ਹੋ ਜਾਂਦੀ ਹੁੰਦੀ, ਉਹ ਪਾਸ ਹੱਥ ਜੇ ਮਾਰਦੇ ਜਾਂਦੇ ਹੁੰਦੇ, ਦੱਸਦੇ ਜਾਂਦੇ ਵੀ ਆ ਰਹੇ ਆ ਸੰਤ। ਉਹ ਮੁਫਤ ਦੇ ਜਿਹੜੇ ਚੋਬਦਾਰ ਨੇ, ਰੋਟੀ ਖਾ ਕੇ ਅਤੇ ਸਾਰਾ ਉਹਨਾਂ ਨੇ ਪਹਿਰਾ ਦੇਣਾ, ਰਾਤ ਨੂੰ ਵੀ ਦਿਨੇ ਨੇ ਵੀ ਵਾਰੀ ਵਾਰੀ, ਅਤੇ ਲੀੜੇ ਕੱਪੜੇ ਅਤੇ ਸਾਰਾ ਕੁਛ ਕਰੀ ਕਰਾਈ ਜਾਣਾ। ਇਸ ਤਰ੍ਹਾਂ ਇਹ ਜਿਹੜੇ ਚੋਬਦਾਰ ਹੈ, ਪਹਿਰੇਦਾਰ ਹਾਸਲ ਹੋ ਜਾਣੇ ਸੈਂਕੜੇ, ਵੀ ਜਿੱਥੇ ਉਹਨੇ ਜਾਣਾ ਬਾਬਿਆਂ ਨੇ, ਪਹਿਰੇਦਾਰ ਆਪੇ ਲੱਗ ਜਾਣੇ ਕਿਰਪਾਨਾਂ ਫੜ ਫੜ ਕੇ। ਉਹ ਨਿਧੀ ਹੈ, ਉਹਦੇ ਨਾਲ ਉਹ ਸਾਰਾ ਕੁਛ ਕਰਦੇ ਕਰਾਉਂਦੇ ਆਪੇ। ਦਾਸੀ ਚੋਬ ਗੁਲਾਮ, ਫਿਰ ਅੱਗੇ ਜਿਹੜੇ ਮੁਫਤ ਦੇ ਕੰਮ ਕਰਨ ਵਾਲੇ, ਜਿਹਨੂੰ ਇੱਕ ਤਾਂ ਹੁੰਦਾ ਨਾ ਲੈ ਦੇ ਕੇ ਕੰਮ ਕਰਦਾ, ਇੱਕ ਹੁੰਦਾ ਗੁਲਾਮ, ਉਹਨੇ ਸਾਰੀ ਜ਼ਿੰਦਗੀ ਉਹਨੂੰ ਸਿਰਫ ਰੋਟੀ ਮਿਲਣੀ ਹੈ ਅਤੇ ਸਾਰੀ ਦਿਹਾੜੀ ਉਹਨੇ ਕੰਮ ਕਰਨਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਮੁਫਤ ਕੰਮ ਕਰਨ ਵਾਲੇ ਆ ਜਾਣੇ ਉਹਦੇ ਕੋਲ। ਇਹ ਹੈ ਇੱਕ ਨਿਧੀ ਆ ਗਈ ਗੁਲਾਮ ਕਰਨ ਵਾਲੀ, ਗੁਲਾਮ ਬਣ ਕੇ ਅਧੀਨ ਹੋ ਕੇ ਸਾਰਿਆਂ ਨੇ ਕਰੀ ਕਰਾਈ ਜਾਣਾ, ਡਰਦਿਆਂ ਭੈ ਵਿੱਚ ਰਹਿ ਕੇ। ਫਿਰ ਰਥਾਂ ਦੀਆਂ ਸਵਾਰੀਆਂ ਆ ਜਾਣੀਆਂ, ਰਥ 'ਤੇ ਚੜ ਜਾਣਾ। ਅੱਜ ਕੱਲ੍ਹ ਉਹ ਰਥਾਂ ਨੇ ਦੂਜੀਆਂ ਗੱਡੀਆਂ ਦਾ ਥਾਂ ਲੈ ਲਿਆ ਹੈ, ਉਹ ਚੜ ਚੜ ਕੇ ਜਾਂਦੇ ਨਾ, ਕਿੰਨੀਆਂ ਕਿੰਨੀਆਂ ਲੱਖਾਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਹੈ ਰਸ, ਇਹ ਵੀ ਬਾਬਿਆਂ ਦਾ ਰਸ ਹੈ ਜੀ, ਲੋਕ ਮੱਥੇ ਟੇਕੀ ਜਾਂਦੇ ਰਸ ਨੂੰ ਵੀ। ਉਹ ਇੱਕ ਨਿਧੀ ਹੈ, ਉਹਦੇ ਨਾਲ ਇਹ ਰਸਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਜਿਹੜੀਆਂ ਨਾ ਰਸਤਾ ਤੈਅ ਕਰਨ ਵਾਲੀਆਂ ਹਾਸਲ ਹੋ ਜਾਂਦੀਆਂ ਹਨ। ਇਸ ਤਰ੍ਹਾਂ ਅੱਗੇ ਆ ਕਹਿੰਦੇ ਰਸਵਾਹੇ ਹੰਡਵਾਹੇ, ਅੱਗੇ ਹੰਡੋਲੇ, ਅੱਜ ਕੱਲ੍ਹ ਹੈਲੀਕਾਪਟਰ ਸਮਝ ਲਓ ਸਿੱਧੀ ਗੱਲ, ਕਈਆਂ ਕੋਲ ਆ ਜਾਂਦੇ ਨਾ ਇਹ ਹੈਲੀਕਾਪਟਰ 'ਤੇ ਚੜ੍ਹ ਕੇ ਜਾਂਦੇ ਨੇ। ਇਸ ਤਰ੍ਹਾਂ ਆ ਜਿਹੜੇ ਧਰਤੀ 'ਤੇ ਚੱਲਣ ਵਾਲੀਆਂ ਰਥਾਂ ਦੀਆਂ ਸਵਾਰੀਆਂ, ਗੱਡੀਆਂ ਗੁੱਡੀਆਂ ਅਤੇ ਆਕਾਸ਼ ਰਾਹੀਂ ਉੱਡ ਕੇ ਜਾਣ ਵਾਲੀਆਂ ਸਵਾਰੀਆਂ, ਹਵਾਈ ਜਹਾਜ਼ ਵਗੈਰਾ ਜਾਂ ਹੈਲੀਕਾਪਟਰ ਵਗੈਰਾ, ਇਹ ਆ ਜਾਣੇ ਜਿੱਧਰ ਜਾਣ ਨੂੰ ਜੀ ਕਰਨਾ ਉੱਧਰ ਚਲੇ ਜਾਣਾ ਚੜ੍ਹ ਕੇ। ਇਹ ਨੌ ਨਿਧੀਆਂ ਹਨ, ਨੌ ਤਰ੍ਹਾਂ ਦੇ ਖਜ਼ਾਨੇ ਹੈ। ਇਹ ਤੋਂ ਬਗੈਰ ਕੁਝ ਵਿਦਵਾਨਾਂ ਨੇ ਨੌ ਨਿਧੀਆਂ ਹੋਰ ਵੀ ਗਿਣੀ ਹੈ, ਇੱਕ ਪਦਮ, ਮਹਾਂਪਦਮ, ਸੰਖ ਨਿਧੀ, ਮਕਰ ਨਿਧੀ, ਕਸ਼ਵ ਸਿਧੀ, ਮੁਕੰਦ ਨਿਧੀ, ਕੁੰਦ ਨਿਧੀ, ਨੀਲ ਨਿਧੀ, ਪਰਚ ਨਿਧੀ। ਇਹ ਬਸ ਉਹ ਜਾਣੀ ਥੋੜ੍ਹਾ ਜਿਹਾ ਸਿੱਧੇ ਸਾਧੇ ਰੂਪ ਦੇ ਵਿੱਚ ਸਮਝ ਗੋਚਰ ਆ, ਇਹ ਥੋੜ੍ਹਾ ਜਿਹਾ ਵਿਦਵਾਨਾਂ ਦੀ ਭਾਸ਼ਾ ਹੈ। ਅਤੇ ਵਿਦਵਾਨਾਂ ਦੀ ਭਾਸ਼ਾ ਅਨਸਾਰੇ ਦੇ ਨਾਮ ਵੀ ਉਹੋ ਜਿਹੇ ਹੈ। ਅਤੇ ਉਹ ਪੁਰਾਣਾਂ ਵਿੱਚ ਲਿਖਿਆ ਪਿਆ ਵੀ ਇੱਕ ਪਦਮਨੀ ਨਾਮ ਦੀ ਦੇਵੀ ਹੈ, ਉਹਦੇ ਅਧੀਨ ਇਹ ਜਿਹੜੀਆਂ ਨੌ ਨਿਧੀਆਂ, ਨੌ ਰਤਨ ਹੈ, ਉਹ ਰਹਿੰਦੇ ਨੇ। ਅਤੇ ਕੁਝ ਜਿਹੜੇ ਉਹਦੇ ਵਿੱਚੋਂ ਰਤਨ ਸਤੋ ਗੁਣੀ ਹੈ, ਕੁਝ ਰਜੋ ਗੁਣੀ ਹੈ, ਕੁਝ ਤਮੋ ਗੁਣੀ ਹੈ। ਵੀ ਜਿਹੜੀ ਆ ਪਦਮਨਿਧ ਹੈ, ਜੇ ਇਹ ਆ ਜਾਏ ਪਦਮਨੀ ਦੇਵੀ ਦੇ ਕਰਕੇ, ਫਿਰ ਮਨੁੱਖ ਨੂੰ ਜਿਹੜੀ ਤਰ੍ਹਾਂ ਤਰ੍ਹਾਂ ਦੀ ਰਾਗ ਵਿੱਦਿਆ ਹੈ ਜਾਂ ਹੋਰ ਜਿਹੜੀ ਕੋਈ ਸ਼ਾਸਤਰਿਕ ਵਿੱਦਿਆ ਬਿਨਾਂ ਪੜ੍ਹੇ ਪੜ੍ਹਾਏ ਤੋਂ ਆ ਜਾਂਦੀ ਹੈ, ਉਹ ਜਾਣੀ ਇੱਕ ਸਿੱਧੀ ਹੈ ਜਿਹਦੇ ਉਹ ਆਉਣ ਨਾਲ ਮਨੁੱਖ ਨੂੰ ਪੜ੍ਹਨ ਦੀ ਲੋੜ ਨਹੀਂ ਹੈ। ਅਤੇ ਸਾਰੀ ਸ਼ਾਸਤਰ ਵਿੱਦਿਆ, ਪੁਰਾਣਾਂ ਦੀ ਵਿੱਦਿਆ ਉਹਦੇ ਅੰਦਰ ਆ ਜਾਊਗੀ। ਜਿਵੇਂ ਇੱਥੇ ਆ ਬਾਹਰ ਲੋਪੋ ਇੱਕ ਬਜ਼ੁਰਗ ਬਾਬਾ ਖੇਤਾਂ ਵਿੱਚ ਬੈਠਾ ਸੀ, ਦੋਧਰ ਦਾ ਨਾਜਰ ਸਿੰਘ ਨਿਹੰਗ ਸਿੰਘ ਇੱਕ ਵਾਰੀ ਮੈਨੂੰ ਉਹਦੇ ਕੋਲ ਲੈ ਗਿਆ ਸੀ, ਅਤੇ ਉਹਨੂੰ ਥੋੜ੍ਹੀ ਜਿਹੀ ਅੰਤਰਜਾਮਤਾ ਵੀ ਸੀਗੀ, ਜਾਣੀ ਵੀ ਇਹਦੇ ਅੰਦਰ ਕੀ ਫੁਰਨੇ ਉਹ ਸਮਝ ਲੈਂਦਾ ਸੀ, ਸਾਧਨ ਸੀ। ਮੈਂ ਉਹ ਅੰਦਾੜੀਆ ਹੀ ਜੇ ਸੀ, ਉਦੋਂ ਪੜ੍ਹਨ ਪੜ੍ਹਾਉਣ ਵਾਸਤੇ ਗੱਲ ਜੀ ਚੱਲ ਰਹੀ ਸੀ ਵੀ ਕਿਤੇ ਭੇਜੀਏ ਇਹਨੂੰ, ਉੱਥੇ ਗਿਆਨੀ ਬਣ ਜਾਏ। ਮੈਨੂੰ ਉਹ ਮਨ ਦੀ ਜਾਣ ਕੇ ਕਹਿਣ ਲੱਗਿਆ ਵੀ ਤੂੰ ਗਿਆਨੀ ਬਣਨਾ, ਯਾਨੀ ਮੇਰੇ ਹੱਡ ਬੀਤੀ ਗੱਲ ਹੈ। ਮੈਂ ਇਹਦੀ ਹਾਂ ਗੱਲ ਚੱਲ ਰਹੀ ਹੈ, ਕਹਿੰਦੇ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਇੱਥੇ ਬੈਠ ਕੇ 40 ਦਿਨ ਮੇਰੇ ਕੋਲ ਛਿਲਾ ਕੱਢ ਲਾ, ਸਭ ਤਰ੍ਹਾਂ ਦੀ ਵਿੱਦਿਆ ਆ ਜਾਊ, ਬਿਨਾਂ ਪੜ੍ਹੇ ਪੜ੍ਹਾਏ ਤੈਨੂੰ ਸਭ ਕੁਛ ਕਹੇਗਾ। ਉਹ ਨਿਹੰਗ ਸਿੰਘ ਇਹੋ ਜਿਹਾ ਹੀ ਸੀਗਾ, ਕਹਿੰਦੇ ਤੈਨੂੰ ਸੌੜਾ ਨਹੀਂ ਆਉਂਦਾ, ਕਹਿੰਦੇ ਤੂੰ ਪਹਿਲਾਂ ਪੜ੍ਹਾਈ ਕਰ, ਤੂੰ ਸੁਣਾ ਸ਼ਾਸਤਰ ਵਿੱਦਿਆ, ਤੂੰ ਗਾਇਤਰੀ ਦਾ ਅੱਖਰ ਕੋਈ ਸਲੋਕ ਪੜ੍ਹ ਕੇ ਸੁਣਾ, ਫਿਰ ਦੇਵੇਂ ਕਿਉਂ ਝੂਠ ਮਾਰੀ ਜਾਂਦਾ। ਕਹਿੰਦਾ ਨਹੀਂ, ਮੈਂ ਸੱਚ ਕਹਿੰਦਾ ਨਹੀਂਗਾ, 40 ਦਿਨ ਇਹਨੂੰ ਛੱਡ ਦੇ ਇੱਥੇ, 40 ਦਿਨਾਂ ਤੋਂ ਬਾਅਦ ਬਸ ਇਹਨੂੰ ਸਾਰਾ ਕੁਛ ਆਊਗਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਹੋ ਜਾਣੀ, ਉਹ ਬਜ਼ੁਰਗ ਜਿਹੜਾ ਸੀ ਖੇਤਾਂ ਵਿੱਚ ਬੈਠਾ ਹੋਇਆ, ਉਹ ਕਰਕਰਾ ਸੀ ਵੀ 40 ਦਿਨ ਸਾਧਨ ਕਰਨ ਨਾਲ ਇਹ ਸਭ ਤਰ੍ਹਾਂ ਦੀ ਵਿੱਦਿਆ, ਰਾਗ ਵਿੱਦਿਆ ਤੈਨੂੰ ਆ ਜਾਊਗੀ। ਇਸ ਤਰ੍ਹਾਂ ਇਹ ਇੱਕ ਸਿੱਧੀ ਹੈ, ਨਿਧੀ ਹੈ, ਜਿਹਦੇ ਕਰਕੇ ਬਿਨਾਂ ਪੜ੍ਹਾਏ ਤੋਂ ਮਨੁੱਖ ਨੂੰ ਇਹ ਰਾਗ ਵਿੱਦਿਆ ਵੀ ਅਤੇ ਦੂਜੀ ਵਿੱਦਿਆ ਵੀ ਆ ਜਾਂਦੀ ਹੈ। ਇਹ ਹੈ ਸਤੋ ਗੁਣੀ ਨਿਧੀ, ਇੱਕ ਹੈ ਰਜੋ ਗੁਣੀ ਵਿਧੀ। ਉਹਦੇ ਨਿਧੀ ਆਉਣ ਦੇ ਨਾਲ ਘਰ ਦੇ ਜਿਹੜੀ ਸੰਤਾਨ ਹੈ ਚੰਗੀ ਪੈਦਾ ਹੁੰਦੀ, ਆਗਿਆਕਾਰੀ ਹੁੰਦੀ ਹੈ, ਅਤੇ ਪੁੱਤਰ ਪੋਤਰੇ ਉਹਦੇ ਵੱਧ ਫੁੱਲ ਜਾਂਦੇ ਨੇ, ਹੋਰ ਘਰ ਦੇ ਵਿੱਚ ਸੋਨਾ ਚਾਂਦੀ ਧਨ ਪਦਾਰਥ ਖੁੱਲ੍ਹਾ ਡੁੱਲਾ ਆ ਜਾਂਦਾ, ਹਾਥੀ ਘੋੜੇ। ਉਸ ਨਿਧੀ ਦੇ ਆਉਣ ਨਾਲ ਇਹ ਆਪੇ ਆ ਜਾਂਦੇ ਸਾਰੇ ਬਿਨਾਂ ਯਤਨ ਕੀਤਿਆਂ ਤੋਂ। ਇਸ ਤੋਂ ਅੱਗੇ ਇੱਕ ਤਮੋ ਗੁਣੀ ਨਿਧੀ, ਉਹਦੇ ਆਉਣ ਦੇ ਨਾਲ ਬਾਕੀ ਜਿਹੜੇ ਲੋਕ ਹੈ ਇਹ ਆਪੇ ਸਭ ਕੁਛ ਉਹਦਾ ਕਰਨ ਕਰਾਉਣ ਲੱਗ ਪੈਂਦੇ ਹੈ। ਜਿਵੇਂ ਦਰਸ਼ੀਨਾ ਹਸਨ ਬਸਨ ਪੂਰਨ ਦਾਸੀ ਚੋ ਗੁਲਾਮ, ਉਹ ਗੱਲ ਉਹੀ ਹੈ, ਉਹ ਥੋੜ੍ਹਾ ਜਿਹਾ ਸੁੱਖ ਹੈ, ਉਹਨਾਂ ਨੇ ਥੋੜ੍ਹਾ ਜਿਹਾ ਇਹਨੂੰ ਗੈਰ ਗੰਭੀਰਤਾ ਵਿੱਚ ਲਿਆਂਦਾ ਹੈ। ਵੀ ਇਸ ਤਰ੍ਹਾਂ ਇਹ ਸਾਰੇ ਮੁੱਖ ਦੇ ਕੰਮ ਕਰਨ ਵਾਲੇ ਆ ਜਾਣੇ, ਇਹ ਤਮਾ ਗੁਣੀ ਇੱਕ ਨਿਧੀ ਹੈ, ਉਹਦੇ ਆਉਣ ਨਾਲ ਆ ਸਾਰਾ ਕੁਛ ਹੋ ਜਾਂਦਾ ਹੈ। ਇਹ ਨੌ ਨਿਧੀਆਂ ਤੋਂ ਬਗੈਰ ਇੱਕ ਹੈ 18 ਸਿੱਧੀਆਂ, ਉਹਨਾਂ ਦੇ ਨਾਂ ਹੈ ਅਣਮਾ, ਇੱਕ ਅਣਮਾ ਸਿੱਧੀ ਹੈ, ਦੂਸਰੀ ਮਹਿਮਾ ਸਿੱਧੀ ਹੈ, ਤੀਸਰੀ ਲਗਮਾ ਸਿੱਧੀ ਹੈ, ਤੀਜੀ ਚੌਥੀ ਪ੍ਰਾਪਤੀ, ਪੰਜਵੀਂ ਪਰਕਾਮੈ ਸਿੱਧੀ, ਛੇਵੀਂ ਸੱਤਾ ਸਿੱਧੀ, ਸੱਤਵੀਂ ਬਸਤਾ ਸਿੱਧੀ, ਅੱਠਵੀਂ ਗਰਮਾ, ਨੌਵੀਂ ਅਨੂਪੀ ਜਾਂ ਅਨੂਰਮ ਸਿੱਧੀ, ਦਸਵੀਂ ਹੈ ਦੂਰ ਸਰਵਣ ਸਿੱਧੀ, ਗਿਆਰਵੀਂ ਹੈ ਦੂਰ ਦਰਸ਼ਨ ਸਿੱਧੀ, ਬਾਰਵੀਂ ਹੈ ਮਨੋਵੇਗ ਸਿੱਧੀ, ਇਸ ਤਰ੍ਹਾਂ ਤੇਰਵੀਂ ਹੈ ਕਾਮਰੂਪ ਸਿੱਧੀ, ਚੌਦਵੀਂ ਹੈ ਪਰਕਾਏ ਪ੍ਰਵੇਸ਼ ਸਿੱਧੀ, ਪੰਦਰਵੀਂ ਹੈ ਸੁਛੰਦ ਮ੍ਰਿਤੂ ਸਿੱਧੀ, ਸੋਲ੍ਹਵੀਂ ਹੈ ਸੁਰ ਕ੍ਰੀੜਾ ਸਿੱਧੀ, ਸੁਰ ਕ੍ਰੀੜਾ ਦਰਸ਼ਨ ਸਿੱਧੀ, ਸਤਾਰਵੀਂ ਹੈ ਸੰਕਲਪ ਸਿੱਧੀ, ਅਠਾਰਵੀਂ ਹੈ ਅਪ੍ਰਹਿਗਤ ਗਤ ਸਿੱਧੀ। ਇਹ 18 ਸਿੱਧੀਆਂ ਹੈ, ਇਹ ਤਾਕਤ ਹੈ ਜਾਣੀ ਅੱਡੋ ਅੱਡੀ, ਉਹਦੇ ਆਉਣ ਕਰਕੇ ਮਨੁੱਖ ਸਭ ਕੁਛ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇੱਕ ਅਣਮਾ ਸਿੱਧੀ ਹੈ, ਜੇ ਇਹ ਆ ਜਾਏ, ਜਿੰਨਾ ਮਰਜ਼ੀ ਛੋਟੇ ਤੋਂ ਛੋਟਾ ਹੋ ਜਾਏ, ਜਿਵੇਂ ਅਸਿੱਧ ਲੋਕ ਕੋਈ ਮੱਛਰ ਮੁੱਛਰ ਬਣ ਜਾਂਦੇ ਸੀ, ਛੋਟੇ ਬਣ ਜਾਂਦੇ ਸੀ, ਜਦੋਂ ਮਹਾਰਾਜ ਦੀ ਪਰਖ ਕਰਨ ਵਾਸਤੇ ਇਹਨਾਂ ਨੇ ਕੀਤਾ ਸੀ, ਕੋਈ ਛੋਟੇ ਬਣ ਗਏ ਸੀ, ਉਹ ਸੂਖਮ ਜਿਹੇ ਬਣ ਗਏ ਸੀ, ਤਿਉਂ ਜਾ ਲੁਕੇ ਸੀ, ਕਿਉਂ ਕਹਿੰਦੇ ਬਹੁਤ ਹੀ ਛੋਟਾ ਹੋ ਜਾਣਾ, ਇਹ ਅਣਮਾ ਸਿੱਧੀ ਹੈ। ਮਹਿਮਾ ਦੂਜੀ ਸਿੱਧੀ, ਇਹਦੇ ਨਾਲ ਵੀ ਬਹੁਤ ਵੱਡਾ ਹੋ ਜਾਣਾ, ਜਿੰਨਾ ਚਾਹੇ ਓਨਾ ਵੱਡਾ ਮਹਾਨ ਬਣ ਜਾਣਾ, ਜਿਵੇਂ ਭਾਈ ਰੂਪ ਚੰਦ ਦੇ ਪੁੱਤਰ ਭਾਈ ਪਰਮ ਸਿੰਘ ਨੂੰ ਸ਼ਹੀਦ ਸਿੰਘ ਨੇ ਬਹੁਤ ਵੱਡਾ ਸਾਰਾ ਬਣ ਕੇ ਦਿਖਾਇਆ ਸੀ, ਦੇਖਦਿਆਂ ਦੇਖਦਿਆਂ ਆਕਾਸ਼ ਨੂੰ ਜਾਸਰ ਲੱਗਿਆ ਸੀ, ਦੇਖ ਕੇ ਡਰ ਗਿਆ ਸੀ। ਇਸ ਤਰ੍ਹਾਂ ਇਹ ਉਹ ਸਿੱਧੀ ਜਿਹੜੀ ਮਹਿਮਾ, ਉਹਦੇ ਨਾਲ ਮਨੁੱਖ ਬਹੁਤ ਵੱਡਾ ਹੋ ਜਾਂਦਾ, ਜਿੰਨਾ ਚਾਹੇ ਓਨਾ ਸਰੀਰ ਆਪਣਾ ਵਧਾ ਲੈਂਦਾ ਹੈ। ਤੀਜੀ ਹੈ ਲਗਵਾਂ ਸਿੱਧੀ, ਇਹਦੇ ਨਾਲ ਬਹੁਤ ਮਨੁੱਖ ਕਹਿੰਦੇ ਹੌਲਾ ਹੋ ਜਾਂਦਾ ਹੈ, ਜਾਣੀ ਹੁਣ ਤਾਂ ਹੈ ਨਾ ਇਹਦਾ ਵਜਨ ਜਿਵੇਂ ਜਿਹੋ ਜਿਹਾ ਸਰੀਰ ਹੁੰਦਾ, ਕਿਸੇ ਦਾ 70 ਕਿਲੋ ਹੁੰਦਾ, ਕਿਸੇ ਦਾ 80 ਕਿਲੋ, ਕਿਸੇ ਦਾ ਕੁਇੰਟਲ ਦਾ ਵੀ ਸਰੀਰ ਭਾਰਾ ਹੁੰਦਾ। ਉਹ ਸਿੱਧੀ ਦੇ ਨਾਲ ਆਉਣ ਨਾਲ ਮਨੁੱਖ ਦਾ ਜਿਹੜਾ ਭਾਰ ਹੈ ਨਾ, ਬਹੁਤ ਘੱਟ ਜਾਂਦਾ, ਹੌਲਾ ਹੋ ਜਾਂਦਾ ਹੈ। ਉਹਨੂੰ ਕੋਈ ਤੱਕੜੀ 'ਤੇ ਪਾ ਕੇ ਜਾਂ ਕੰਡੇ 'ਤੇ ਪਾ ਕੇ ਤੋਲੇ ਅਤੇ ਉਹ ਇੰਨਾ ਹੌਲਾ ਹੋ ਜਾਂਦਾ, ਉਹਦਾ ਬੋਝ ਹੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਹੌਲਾ ਜਿਹਾ ਹੋ ਜਾਣਾ, ਬਹੁਤ ਹਲਕਾ ਜਿਹਾ ਬਣ ਜਾਣਾ, ਇਹ ਹੈ ਤੀਜੀ ਲਗਵਾਂ ਸਿੱਧੀ। ਚੌਥੀ ਹੈ ਪ੍ਰਾਪਤੀ, ਇਹਦੇ ਆਉਣ ਨਾਲ ਵੀ ਜਿਹੜੀ ਮਨ ਭੁੰਨ ਵਸਤੂ ਪ੍ਰਾਪਤ ਕਰਨੀ, ਜਿਹੋ ਜਿਹਾ ਮਨ ਵਸਤੂ ਚਾਹੁੰਦਾ ਹੈ ਨਾ, ਛਕਣ ਛਕਾਉਣ ਵਾਸਤੇ ਜਾਂ ਪਹਿਨਣ ਵਾਸਤੇ, ਉਹ ਮਨ ਭਾਉਂਦੀ ਵਸਤੂ ਪ੍ਰਾਪਤੀ ਹੋ ਜਾਣੀ, ਇਹ ਹੈ ਪ੍ਰਾਪਤੀ ਸਿੱਧੀ। ਇਸੇ ਤਰ੍ਹਾਂ ਹੈ ਪੰਜਵੀਂ ਪਰਕਾਮੈ, ਜਾਣੀ ਉਹ ਸਭ ਦੇ ਮਨ ਦੀ ਜਾਣ ਲੈਣੀ, ਦੂਜਿਆਂ ਦੇ ਅੰਦਰ ਕੀ ਇੱਛਾ ਹੈ, ਕਾਮਨਾ ਹੈ, ਕੀ ਇੱਛਾ ਲੈ ਕੇ ਆਇਆ, ਉਹ ਦੂਸਰਿਆਂ ਦੇ ਮਨ ਦੀ ਜਾਣ ਲੈਣੀ, ਇਹ ਹੈ ਪਰਕਾਮੈ ਸਿੱਧੀ। ਇਸ ਤੋਂ ਅੱਗੇ ਹੈ ਸਤਾ ਸਿੱਧੀ, ਸਤਾ ਸਿੱਧੀ ਦੇ ਨਾਲ ਮਨੁੱਖ ਆਪਣੀ ਇੱਛਾ ਅਨੁਸਾਰ ਜਿਹਨੂੰ ਚਾਹੇ ਉੱਧਰ ਨੂੰ ਪ੍ਰੇਰ ਲੈਂਦਾ ਹੈ। ਸਾਰਿਆਂ ਨੂੰ ਆਪਣੇ ਮਨ ਅਨੁਸਾਰ ਪ੍ਰੇਰ ਲੈਣਾ, ਸਾਰਿਆਂ ਨੂੰ ਜਿਵੇਂ ਚਾਹੇ ਉਹਨਾਂ ਤੋਂ ਕਰ ਕਰਵਾ ਲੈਣਾ, ਇਹ ਹੈ ਸਤਾ ਸਿੱਧੀ। ਛੇਵੀਂ, ਇਸ ਤੋਂ ਅੱਗੇ ਆ ਸੱਤਵੀਂ ਬਸਤਾ, ਵੀ ਸਾਰਿਆਂ ਨੂੰ ਆਪਣੇ ਕਾਬੂ ਕਰ ਲੈਣਾ, ਜਿੰਨਾ ਮਰਜ਼ੀ ਉਹ ਜਾਣ ਦੀ ਕੋਸ਼ਿਸ਼ ਕਰਨ, ਉਹ ਸਿੱਧੀ ਕਰਕੇ ਮਨੁੱਖ ਉਹਨਾਂ ਦੇ ਕੰਟਰੋਲ ਤੋਂ ਬਾਹਰ ਨਹੀਂ ਨਿਕਲ ਸਕਦਾ, ਕਿਸੇ ਪਾਸੇ ਆ ਜਾ ਨਹੀਂ ਸਕਦਾ ਹੈ। ਉਹ ਮਨ ਦੀ ਹਾਲਤ ਹੀ ਇਹੋ ਜਿਹੀ ਹੋ ਜਾਂਦੀ ਹੈ, ਉਹਨੂੰ ਐਸਾ ਹੀ ਡਰ ਪੈ ਅੰਦਰ ਬੈਠ ਜਾਂਦਾ ਜਹਿਨ 'ਚ, ਵੀ ਜੇ ਮੈਂ ਕਿਤੇ ਪਤਾ ਨਹੀਂ ਕੀ ਬਲੀ ਕਧਾਰੀ ਦਾ ਭਾਰ ਡਿੱਗ ਪਊ, ਇੰਨਾ ਡਰ ਜਾਂਦਾ ਹੈ। ਉਹ ਸਾਰਿਆਂ ਨੂੰ ਆਪਣੇ ਕਾਬੂ ਕਰਕੇ ਰੱਖਣਾ, ਕਿਸੇ ਪਾਸੇ ਨਾ ਜਾਣ ਦੇਣਾ, ਇਹ ਹੈ ਬਸਤਾ ਸਿੱਧੀ। ਇਸ ਤੋਂ ਅੱਗੇ ਹੈ ਅੱਠਵੀਂ ਗਰਮਾ ਸਿੱਧੀ। ਉਹ ਜਦੋਂ ਗਰਮਾ ਸਿੱਧੀ ਹੁੰਦੀ ਹੈ, ਉਹਦੇ ਨਾਲ ਫਿਰ ਮਨੁੱਖ ਜਿੰਨਾ ਮਰਜ਼ੀ ਭਾਰੀ ਬੋਝ ਵਾਲਾ ਹੋ ਜਾਏ, ਹਜ਼ਾਰਾਂ ਮਣਾ ਭਾਰ ਵਧਾ ਦੇਵੇ। ਜਿਵੇਂ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਰਾਮ ਕੌਰ ਜੀ ਦੀ ਪ੍ਰੀਖਿਆ ਕਰਨ ਵਾਸਤੇ ਉਹ ਹਾਥੀ 'ਤੇ ਚੜ੍ਹਨ ਸਮੇਂ, ਅਤੇ ਆਪਣਾ ਉਹ ਜਿਹੜਾ ਕੋਈ ਚਰਨ ਦਾ ਬੋਝ ਹੈ ਐਸਾ ਭਾ ਦਿੱਤਾ ਸੀ, ਹਜ਼ਾਰਾਂ ਮਣਾ ਭਾਰ ਵਧਾ ਦਿੱਤਾ, ਅਤੇ ਭਾਈ ਰਾਮ ਕੌਰ ਜੀ ਡਿਕਟੋਲੇ ਦੇ ਖਾਣ ਲੱਗ ਪਏ ਸੀ। ਚਰਨਾਂ ਦਾ ਧਿਆਨ ਧਰਿਆ ਵੀ ਮਹਾਰਾਜ ਇਹਨਾਂ ਦਾ ਦਾਸ ਹੈ, ਮੈਂ ਨਹੀਂ ਪੂਰਾ ਉਤਰ ਸਕਦਾ। ਅਤੇ ਗੁਰੂ ਮਹਾਰਾਜ ਚੱਟ ਅਸੀਂ ਉੱਪਰ ਆ ਕੇ ਫਿਰ ਲੱਗ ਗਏ ਬਾਜਾ ਮਾਨ, ਭਾਈ ਸਾਹਿਬ ਤੁਸੀਂ ਵੀ ਆ ਜਾਓ ਉੱਪਰ। ਕਹਿੰਦੇ ਨਹੀਂ ਮਹਾਰਾਜ, ਅਸੀਂ ਨਹੀਂ ਆਪ ਜੀ ਦੇ ਬਰਾਬਰ। ਪਹਿਲਾਂ ਮਨ ਵਿੱਚ ਇਸ ਤਰ੍ਹਾਂ ਦਾ ਸੂਖਮ ਜਿਹਾ ਆ ਗਿਆ ਸੀ, ਭਾਵ ਵੀ ਦੇਖੋ ਮਹਾਰਾਜ ਕੋਲ ਕਿੰਨੇ ਸਿੱਖ ਸੇਵਕ ਹੈ, ਅਤੇ ਮਹਾਰਾਜ ਨੇ ਮੈਨੂੰ ਵੇਖ ਲਓ ਉੱਥੋਂ ਸੱਦਿਆ, ਵੀ ਅੱਜ ਦੇ ਸਮੇਂ ਜੀਵਨ ਮੁਕਤ ਪੁਰਸ਼ ਜੇ ਕੋਈ ਹੈ ਤਾਂ ਭਾਈ ਸਾਹਿਬ ਭਾਈ ਰਾਮ ਕੌਰ ਹੈ, ਮੈਂ ਸਭ ਤੋਂ ਮਹਾਨ ਹਾਂ। ਉਹ ਸੂਖਮ ਜਿਹਾ ਆਉਣ ਕਰਕੇ ਅਤੇ ਉਹ ਦੂਰ ਕਰਨ ਵਾਸਤੇ ਮਹਾਰਾਜ ਨੇ ਫਿਰ ਆ ਕੋਤ ਕਰ ਲਿਆ, ਉਹ ਭਾਰ ਹੀ ਆਪਣਾ ਇੰਨਾ ਵਧਾ ਤਾ, ਇੰਨਾ ਭਾਰ ਪਾ ਤਾ, ਅਤੇ ਭਾਈ ਸਾਹਿਬ ਜੀ ਵਿਆਕਲ ਹੋ ਗਏ, ਡਾਟੀ ਨਿਮਰਤਾ ਵਿੱਚ ਆ ਗਏ, ਬਖਸ਼ ਲਓ ਮਹਾਰਾਜ ਤੁਹਾਡੇ ਚਰਨਾਂ ਦਾ ਦਾਸ ਹਾਂ। ਇਸ ਤਰ੍ਹਾਂ ਇਹ ਬਹੁਤਾ ਭਾਰੀ ਬੋਝਲ ਬਣ ਜਾਣਾ, ਇਹ ਅੱਠਵੀਂ ਗਰਮਾ ਸਿੱਧੀ ਹੈ। ਨੌਵੀਂ ਹੈ ਅਨੂਪੀ ਜਾਂ ਅਨੂਰਮ ਸਿੱਧੀ। ਅਨੂਪੀ ਵੀ ਕਹਿ ਦਿੰਦੇ, ਅਨੂਰਮ ਵੀ ਕਹਿ ਦਿੰਦੇ ਹਨ। ਇਹਦੇ ਨਾਲ ਮਨੁੱਖ ਨੂੰ ਫਿਰ ਜਿਹੜੀ ਭੁੱਖ ਤੇ ਹੈ ਨਾ, ਉਹ ਨਹੀਂ ਵਿਆਪਦੀ, ਭਾਵੇਂ ਕਿੰਨੇ ਮਹੀਨੇ ਕੁਝ ਨਾ ਖਾਵੇ, ਉਹ ਜਿਉਂਦਾ ਰਹੂ, ਉਹਦੇ 'ਤੇ ਭੁੱਖ 'ਤੇ ਕੋਈ ਪ੍ਰਭਾਵ ਨਹੀਂ ਪਾਉਂਦੀ। ਜਿਵੇਂ ਅਸੀਂ ਹੁਣ ਨਾ ਖਾ ਪੀ ਖਾਈਏ ਪੀਏ, ਤਾਂ ਸਾਡੀ ਤਾਂ ਸ਼ਾਮ ਨੂੰ ਅਗਲੇ ਦਿਨ ਤੁਹਾਨੂੰ ਭਾਤ ਹੀ ਬਣਦੀ ਹੈ। ਅਤੇ ਉਹ ਅਨੂਰਮ ਸਿੱਧੀ ਕਰਕੇ ਮਨੁੱਖ ਜਿੰਨਾ ਚਿਰ ਮਰਜ਼ੀ ਨਾ ਖਾਏ, ਉਹਨੂੰ ਕੋਈ ਭੁੱਖ ਤੇ ਨਹੀਂ ਸਤਾਏਗੀ, ਉਹਦੇ 'ਤੇ ਉਹ ਭੁੱਖ 'ਤੇ ਉਹਦੇ ਕੰਟਰੋਲ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਇਹ ਨੌਵੀਂ ਅਨੂਰਮ ਸਿੱਧੀ ਹੈ। ਦਸਵੀਂ ਹੈ ਦੂਰ ਸਰਵਣ। ਇੱਥੇ ਬੈਠਿਆਂ ਦੂਰ ਦੀਆਂ ਗੱਲਾਂ ਸੁਣ ਲੈਣੀਆਂ, ਇੱਥੋਂ ਬੈਠਿਆਂ ਦਿੱਲੀ ਵਿੱਚ ਕੀ ਹੋ ਰਿਹਾ ਉਹ ਦੇਖ ਦੁੱਖ ਲੈਣਾ, ਸੁਣ ਲੈਣਾ, ਅਤੇ ਦੂਰ ਚਲੇ ਵੀ ਜਾਣਾ, ਦੂਰ ਦੇ ਦਰਸ਼ਨ ਵੀ ਕਰ ਲੈਣੇ, ਦੂਰ ਜਾ ਕੇ ਹਜ਼ਾਰਾਂ ਮੀਲ 'ਤੇ। ਇੱਥੋਂ ਬੈਠਿਆਂ ਜਿੱਥੇ ਮਰਜ਼ੀ ਕਨੇਡਾ ਵਿੱਚ ਕੀ ਹੋ ਰਿਹਾ, ਇੱਥੋਂ ਬੈਠਿਆਂ ਦੇਖ ਲੈਣਾ, ਇੱਥੋਂ ਬੈਠਿਆਂ ਹੀ ਜੋ ਕੁਛ ਦੂਰ ਗੱਲਾਂ ਬਾਤਾਂ ਹੋ ਰਹੀਆਂ ਉਹ ਸੁਣ ਸੁਣਾ ਲੈਣੀਆਂ। ਇਹ ਦੂਰ ਸਰਵਣ ਅਤੇ ਦੂਰ ਦਰਸ਼ਨ, ਇਹ ਗਿਆਰਵੀਂ ਸਿੱਧੀ ਹੈ। ਅੱਗੇ ਆ ਮਨੋਵੇਗ, ਬਾਰਵੀਂ ਸਿੱਧੀ। ਇਹਦੇ ਆਉਣ ਨਾਲ ਜਿਹੜਾ ਮਨ ਹੈ ਨਾ, ਜਿਵੇਂ ਮਨ ਜਾਂਦਾ ਬੜਾ ਤੇਜ਼, ਉਹ ਕਹਿੰਦੇ ਮਨ ਵਾਂਗੂ ਚਲੇ ਜਾਣਾ, ਜਿੱਥੇ ਜਾਣਾ ਬਹੁਤ ਛੇਤੀ ਚਲੇ ਜਾਣਾ। ਤੇਰਵੀਂ ਹੈ ਕਾਮਰੂਪ ਸਿੱਧੀ। ਉਹਦੇ ਆਉਣ ਕਰਕੇ ਜਿਹੋ ਜਿਹਾ ਮਨ ਵਿੱਚ ਆਏ ਉਹੋ ਜਿਹਾ ਸਰੂਪ ਧਾਰ ਲੈਣਾ, ਜੇ ਸੋਹਣਾ ਸੁਨੱਖਾ ਸਰੂਪ ਧਾਰਨਾ ਤਾਂ ਸੋਹਣਾ ਸੁਨੱਖਾ, ਜੇ ਉਹੋ ਜਿਹਾ ਭੈੜਾ ਜਿਹਾ ਬਣਾਉਣਾ ਤਾਂ ਭੈੜਾ ਜਿਹਾ ਸਰੂਪ ਆਕਾਰ ਬਣਾ ਲੈਣਾ। ਇਹ ਹੈ ਕਾਮਰੂਪ ਸਿੱਖੀ। ਕਾਮ ਜਿਹੋ ਜਿਹੀ ਕਾਮਨਾ ਇੱਛਾ ਉਹੋ ਜਿਹਾ ਰੂਪ ਬਣਾ ਲੈ, ਉਹੋ ਜਿਹਾ ਆਕਾਰ ਬਣਾ ਲੈਣਾ, ਇਹ ਤੇਰਵੀਂ ਸਿੱਧੀ ਹੈ। 14ਵੀਂ ਸਿੱਧੀ ਹੈ ਪਰ ਕਾਏ ਪ੍ਰਵੇਸ਼, ਵੀ ਕਿਸੇ ਦੂਸਰੇ ਦੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਹੋ ਜਾਣਾ, ਜੋ ਮਛਿੰਦਰ ਨਾਥ ਅਮਰੂ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀ ਨਾ, ਅਤੇ ਪਦਨੀਆਂ ਦੇ ਸੁੱਖ ਵਿੱਚ ਪਰਚ ਗਿਆ ਸੀ, ਅਤੇ ਉਹ ਫਿਰ ਬਾਲ ਗੁਦਾਈ ਦੇ ਟਿੱਲੇ ਵਾਲੇ ਸਿੱਧਾ ਨੇ ਗੋਰਖਨਾਥ ਨੂੰ ਤਰਕ ਜੀ ਮਾਰੀ ਸੀ। ਗੋਰਖਨਾਥ ਦਾ ਦਿਸ ਗੁਰ ਘਰ ਬਾਰੀ, ਵੀ ਗੋਰਖ ਦਾ ਆਪਣੇ ਆਪ ਨੂੰ ਨੌ ਨਾਥਾਂ ਦਾ ਨਾਥ ਕਹਾਉਂਦਾ, ਅਤੇ ਉਹਦਾ ਗੁਰੂ ਦਾ ਘਰ ਬਾਰੀ ਗ੍ਰਿਸਤੀ ਬਣਿਆ ਬੈਠਾ। ਇਸ ਤਰ੍ਹਾਂ ਫਿਰ ਗੋਰਖਨਾਥ ਉਹ ਤਬਲਾ ਜਿਹਾ ਸਿੱਖ ਕੇ ਆਪਣੇ ਕੰਨ ਜੇ ਢੱਕ ਕੇ ਉਹ ਅਮਰੂਦ ਰਾਜੇ ਦਾ ਜਿੱਥੇ ਰਾਜ ਭਾਗ ਸੀ ਉੱਥੇ ਗਿਆ ਸੀ ਸਿੰਗਲਾ ਦੀਪ ਵਿੱਚ, ਅਤੇ ਜਾਗ ਮਿਸ਼ਿੰਦਰਾ ਜੋ ਗੋਰਖ ਆਏ ਜਾ ਕੇ ਜੋੜੀ ਤਬਲੇ ਰਾਹੀਂ ਸੁਣਾਇਆ ਸੀ, ਫਿਰ ਕੱਢਿਆ ਸੀ ਉੱਥੋਂ। ਫਿਰ ਵੀ ਉੱਥੇ ਮੁੜ ਮੁੜ ਜਾਣ ਨੂੰ ਉਹ ਕਾਲਾ ਕਰਦਾ ਸੀ। ਫਿਰ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਆਇਆ ਸੀ ਗੋਰਖਨਾਥ ਮਹਾਰਾਜ, ਮਾੜੇ ਪਾਸੇ ਪ੍ਰਵੇਸ਼ ਹੋਇਆ ਨੂੰ ਸਮਝਾਓ। ਸੁਣ ਮਾਂ ਸ਼ਿੰਦਰਾ ਨਾਨਕ ਬੋਲੈ ਬਸ ਕਦ ਪੰਚ ਕਰੇ ਨਾ ਡੋਲੈ। ਮਹਾਰਾਜ ਨੇ ਫਿਰ ਸਮਝਾਇਆ ਸੀ ਇਸਨੂੰ ਵੀ ਊਂ ਤਾਂ ਤੂੰ ਬਹੁਤ ਮਹਾਨ ਹੈ, ਮਛਿੰਦਰਨਾਥ ਤੂੰ ਗੋਰਖਨਾਥ ਦਾ ਗੁਰੂ ਹੈ, ਸਾਰੇ ਬਾਕੀ ਸਿੱਧਨਾਥ ਤੇਰੇ ਅਧੀਨ ਹੈ, ਪਰ ਤੂੰ ਕਿੱਧਰ ਫਿਰਦਾ ਹੈ? ਆਪਣਾ ਮਨ ਤਾਂ ਤੇਰਾ ਕੰਟਰੋਲ ਵਿੱਚ ਨਹੀਂ, ਦੂਜਿਆਂ ਨੂੰ ਯੋਗ ਸਾਧਨਾ ਕਰਕੇ ਦੱਸਦਾ ਹੈ, ਉੱਥੇ ਲੈ ਲਓ ਦਸਵੇਂ ਦੁਆਰ ਵਿੱਚ ਮਨ ਕੰਟਰੋਲ ਵਿੱਚ ਆ ਜਾਊ, ਰਿਧੀਆਂ ਸਿੱਧੀਆਂ ਆ ਜਾਣਗੀਆਂ, ਉਹ ਹੋ ਜਾਊ, ਆਪ ਕਿੱਧਰ ਭਟਕਦਾ ਹੈ? ਇਸ ਤਰ੍ਹਾਂ ਕਹਿੰਦੇ 14ਵੀਂ ਹੈ ਪਰ ਕਾਇਆ ਪ੍ਰਵੇਸ਼ ਦੀ, ਦੂਸਰੇ ਦੇ ਮਰੇ ਦੇ ਸਰੀਰ ਵਿੱਚ ਜਾ ਬਣਨਾ। 15ਵੀਂ ਹੈ ਸੁਸੰਦ ਮ੍ਰਿਤੂ ਸਿੱਧੀ, ਆਪਣੀ ਸੁਤੰਤਰਤਾ ਨਾਲ ਜਦੋਂ ਚਾਹੇ ਉਦੋਂ ਮੌਤ ਆਉਣੀ। ਹੁਣ ਤਾਂ ਇਹਨਾਂ ਵੀ ਜਦੋਂ ਦਿਨ ਪੂਰੇ ਹੋ ਗਏ ਸਵਾਸ ਹੋ ਗਏ ਉਦੋਂ ਮੌਤ ਨੇ ਆ ਜਾਣਾ ਮਾਰ ਲੈਣਾ। ਇੱਕ 15ਵੀਂ ਸਿੱਧੀ ਜਦੋਂ ਇਹ ਜਾਏ ਤਾਂ ਫਿਰ ਮਨੁੱਖ ਉਹ ਮੌਤ ਤੋਂ ਸੁਤੰਤਰ ਹੋ ਜਾਂਦਾ, ਜਦੋਂ ਚਾਹੇ ਉਦੋਂ ਮਰੂ, ਮੌਤ ਨਹੀਂ ਉਹਨੂੰ ਮਾਰਦੀ ਹੈ। 16ਵੀਂ ਹੈ ਸੁਰਕੀੜਾ ਦਰਸ਼ਨ, ਜਿਹੜੇ ਦੇਵਤਿਆਂ ਦੇ ਨਾਲ ਉਹਨਾਂ ਦੇ ਨਾਲ ਰਲ ਮਿਲ ਕੇ ਨਾਲੇ ਕ੍ਰੀੜਾ ਕਰਨੀ, ਨਾਲੇ ਉਹਨਾਂ ਦੇ ਨਾਲ ਰਲ ਮਿਲ ਕੇ ਦਰਸ਼ਨ ਦੀਦਾਰ ਕਰਨੇ, ਇੱਧਰ ਉੱਧਰ ਫਿਰਨਾ ਜਾਣੀ ਮੌਜ ਮੇਲੇ ਕਰਨੇ, ਮੌਜਾਂ ਲੁੱਟਣੀਆਂ ਦੇਵਤਿਆਂ ਨਾਲ ਮਿਲ ਕੇ, ਇਹ ਸਵਰਗ ਦਰਸ਼ਨ ਸਿੱਧੀ। 17ਵੀਂ ਹੈ ਸੰਕਲਪ ਸਿੱਧੀ, ਜਿਹੋ ਜਿਹਾ ਚਿਤਵਣਾ ਉਹੋ ਜਿਹਾ ਪੂਰਾ ਕਰ ਲੈਣਾ, ਭਾਵ ਜਿਹੋ ਜਿਹਾ ਮਨ ਵਿੱਚ ਚਿਤਵਣਾ ਸੋਚਣਾ ਉਹ ਝੱਟ ਹੀ ਉਹਨੂੰ ਪੂਰਾ ਕਰ ਲੈਣਾ। ਇੱਕ ਤਾਂ ਹੁੰਦਾ ਅਸੀਂ ਚਿਤ ਵਧੇ ਹਾਂ ਅਤੇ ਉਹ ਸਾਡੀ ਚਿਤਵਣੀ ਪੂਰੀ ਨਹੀਂ ਚਿਤਵਿਆ, ਆਪਣੇ ਚਿਤਵਿਆ ਹਰ ਕਰਾ ਜੋ ਮੇਰੇ ਚਿਤ ਨਾ ਹੋਏ। ਇੱਕ ਵੀ ਜਿਵੇਂ ਮਨ ਚਿਤ ਵਧਾ ਸੋਚਦਾ ਵੀ ਐਂ ਹੋ ਜਾਵੇ ਉਵੇਂ ਹੋ ਜਾਣਾ, ਉਹ ਹੈ ਭਾਵ ਜਿਹੋ ਜਿਹਾ ਮਨ ਵਿੱਚ ਸੰਕਲਪ ਉੱਠਣਾ ਉਹ ਪੂਰਾ ਹੋ ਜਾਣਾ ਉਸੇ ਵੇਲੇ। ਇਹ ਹੈ 17ਵਾਂ ਸੰਕਲਪ ਸਿੱਧੀ। 18ਵੀਂ ਅਪਰਹਤ ਗਤ, ਬਿਨਾਂ ਰੋਕ ਟੋਕ ਤੋਂ ਜਿੱਥੇ ਜੀ ਚਾਹੇ ਉੱਥੇ ਚਲੇ ਜਾਣਾ, ਜਾਣ ਸਮੇਂ ਕੋਈ ਰੋਕ ਟੋਕ ਨਾ ਹੋਣੀ, ਕੋਈ ਵਿਘਨ ਨਾ ਖੜਾ ਹੋਣਾ, ਐਂ ਬਿਨਾਂ ਰੋਕ ਟੋਕ ਬਿਨਾਂ ਕਿਸੇ ਕਲੇਸ਼ ਤੋਂ ਜਿੱਥੇ ਚਾਹੇ ਉੱਥੇ ਚਲੇ ਜਾਣਾ, ਭਾਵੇਂ ਪਹਾੜ ਹੋਣ ਭਾਵੇਂ ਪਾਣੀ ਸਮੁੰਦਰ ਦਰਿਆ ਹੋਣ, ਪਰ ਉੱਥੇ ਉਹਨੂੰ ਕੋਈ ਰੁਕਾਵਟ ਨਹੀਂ, ਉਹ ਜਿੱਥੇ ਚਾਹੇ ਉੱਥੇ ਚਲੇ ਜਾਓ, ਜਿਹਨੂੰ ਇਹ ਅਪਰਹੱਤ ਗਿੱਤ ਸਿੱਧੀ ਪ੍ਰਾਪਤ ਹੋ ਗਈ। ਇਸ ਤਰ੍ਹਾਂ ਇਹ 18 ਸਿੱਧੀਆਂ ਹਨ ਅਤੇ 9 ਨਿਧੀਆਂ ਹੈ। ਕਵੀ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਕਹਿੰਦਾ ਹੈ, ਇਹ ਮਨਾ ਤੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਤੇ ਚੁੱਕ ਕੇ ਮੱਥਾ ਟੇਕ, ਇਸ ਕਰਕੇ ਤੈਨੂੰ 9 ਨਦੀਆਂ ਵੀ ਆ ਪ੍ਰਾਪਤ ਹੋਣਗੀਆਂ, 18 ਸਿੱਧੀਆਂ ਵੀ ਤੈਨੂੰ ਆ ਜਾਣਗੀਆਂ, ਅਤੇ ਤੂੰ ਜੋ ਚਾਹੇ ਉਹ ਫਿਰ ਕਰ ਕਰਾ ਲਏਗਾ। ਮਨਾ ਸਵਈਆ ਪੰਕ ਬਿਖੈ ਬਸਤਾ ਰਸ ਮੈਂ। ਹੁਣ ਕਵੀ ਸੰਤੋਖ ਸਿੰਘ ਜੀ ਕਵਲ ਫੁੱਲ ਦਾ ਦ੍ਰਿਸ਼ਟਾਂਤ ਲੈ ਕੇ, ਵੀ ਜਿਵੇਂ ਤੁਕ ਤਪੀਆ ਕਿਸੇ ਦੀ ਬਰਾਬਰੀ ਕਰਨ ਵਾਸਤੇ ਤਪ ਕਰਦਾ ਹੁੰਦਾ ਨਾ, ਜਿਵੇਂ ਉੱਥੋਂ ਭਗਤ ਦੇ ਅੰਦਰ ਫੁਰਨਾ ਉੱਠਿਆ ਸੀ ਵੀ ਮੈਂ ਐਸਾ ਤਪ ਕਰੂੰਗਾ ਜਿਸ ਪਦਵੀ 'ਤੇ ਮੇਰਾ ਦਾਦਾ ਪੜਦਾਦਾ ਨਹੀਂ ਨਾ ਪੁੱਜਿਆ ਹੈ, ਉਹਨਾਂ ਤੋਂ ਉੱਪਰ ਮੈਂ ਪੁੱਜੂੰਗਾ। ਇੱਛਾ ਰੱਖ ਕੇ ਫਿਰ ਉਹ ਤਪ ਕਰਨ ਵਾਸਤੇ ਚਲਾ ਗਿਆ ਸੀ ਬਾਹਰ ਜੰਗਲ ਦੇ ਵਿੱਚ, ਮਧੂਬਨ ਦੇ ਵਿੱਚ, ਇੱਕ ਪੈਰ ਦੇ ਅੰਗੂਠੇ ਦੇ ਭਾਰ ਹੋ ਕੇ ਫਿਰ ਲੱਗ ਗਿਆ ਸੀ ਕਠਿਨ ਤਪ ਕਰਨ। ਪਹਿਲਾਂ ਮਾੜਾ ਮੋਟਾ ਦਰੱਖਤਾਂ ਦਾ ਜਿਹੜੇ ਫਲ ਫੁੱਲ ਛਕਦਾ ਸੀ, ਫਿਰ ਉਹ ਵੀ ਛਕਦੇ, ਫਿਰ ਹਰੇ ਪੱਤੇ ਖਾਣ ਲੱਗ ਪਿਆ, ਫਿਰ ਉਹ ਵੀ ਸੜ ਤੇ ਸੁੱਕੇ ਖਾਣ ਲੱਗ ਪਿਆ, ਫਿਰ ਪਾਣੀ ਪੀਣ ਲੱਗ ਗਿਆ, ਫਿਰ ਪਾਣੀ ਪੀਣਾ ਵੀ ਛੱਡਤਾ। ਜਾਣੀ ਐਡਾ ਕਠਿਨ ਤਪ ਉਹ ਧਰੂ ਭਗਤ ਨੇ ਕੀਤਾ, ਜਿਸ ਕਰਕੇ ਨੌਵੇਂ ਮਹੀਨੇ ਵਿੱਚ ਹੀ ਫਿਰ ਜਿਹੜਾ ਧਰਤੀ ਡਾਵਾਂ ਡੋਲ ਹੋ ਗਈ ਅਤੇ ਦੇਵੀ ਦੇਵਤਿਆਂ 'ਤੇ ਹਲਚਲ ਮੱਚ ਗਈ ਅਤੇ ਭਗਵਾਨ ਦਾ ਜਿਹੜਾ ਆਸਣ ਉਹ ਵੀ ਡਾਵਾਂ ਡੋਲ ਹਿਲਿਆ। ਇਹ ਕੀ ਹੈ, ਬ੍ਰਹਮਾ ਲੋਕ ਅਤੇ ਸ਼ਿਵ ਲੋਕ ਵਿੱਚੋਂ ਤਪ ਦਾ ਜਿਹੜਾ ਪ੍ਰਭਾਵ ਜਾ ਪਿਆ। ਇਸ ਤਰ੍ਹਾਂ ਉਹਨੇ ਇੰਨਾ ਜਾਣੀ ਕਠਿਨ ਤਪ ਕੀਤਾ ਸੀ ਜਿਸ ਕਰਕੇ ਸਭ ਦੇ ਸਿੰਘਾਸਣ ਡੋਲ ਗਏ ਸੀ। ਇੱਥੇ ਕਹਿੰਦੇ ਜਿਹੜਾ ਕਵਲ ਫੁੱਲ ਹੈ ਨਾ, ਉਹਨੇ ਵੀ ਮਾਨੋ ਕਹਿੰਦੇ ਤਪੀਆ ਬਣ ਕੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੇ ਵੀ ਮੈਂ ਬਰਾਬਰ ਹੋ ਜਾਵਾਂ ਤਪ ਕੀਤਾ। ਉਹ ਕਿਵੇਂ ਕੀਤਾ ਦੱਸਦੇ, ਪੰਕ ਵਿਖੇ ਬਸਤਾ ਰਸ ਮੈਂ, ਰਸ ਕੇ ਪਾਣੀ ਦੇ ਵੀ ਜਿਹੜਾ ਚਿੱਕੜ ਹੈ ਉਹ ਜਿਹੜਾ ਮੈਲਾ ਪਾਣੀ ਹੁੰਦਾ ਨਾ, ਜਿਹਦੇ ਵਿੱਚ ਜਲਾ ਜੁਲਾ ਜਿਹਾ ਪਿਆ ਹੁੰਦਾ, ਉਹਦੇ ਵਿੱਚ ਜਿਹੜਾ ਕਬਲ ਫੁੱਲ ਹੈ ਕਹਿੰਦੇ ਵਸਦਾ ਹੈ। ਮਾਨੋ ਇਹ ਜਿਹੜਾ ਪਾਣੀ ਵਿੱਚ ਜਿਹੜਾ ਚਿੱਕੜ ਹੈ ਉਹਦੇ ਵਿੱਚ ਜਿਹੜਾ ਵਸਣਾ ਹੈ, ਔਖੇ ਔਖੇ ਪਾਣੀ ਵਿੱਚ ਰਹਿਣਾ ਹੈ, ਇਹ ਵੀ ਇੱਕ ਬੜਾ ਭਾਰੀ ਤਪ ਹੈ ਉਹ ਕਰ ਰਿਹਾ ਕੀਤਾ ਉਸਨੇ। ਰਸ ਊਰਦ ਕੋ ਨਿਸਰਾ ਸਰ ਸੇਰ, ਜਿਹੜਾ ਕਬਲ ਫੁੱਲ ਹੈ ਜਿਹੜਾ ਚਿੱਕੜ ਵਾਲਾ ਪਾਣੀ ਹੈ ਉਹਦੇ ਵਿੱਚੋਂ ਊਰਦ ਕੇ ਉੱਪਰ ਨੂੰ ਹੋ ਕੇ ਨਿਸਰਾ ਕੇ ਨਿਸਰਿਆ ਤਾਂ ਨੂੰ ਨਿਕਲਿਆ। ਯਾਨੀ ਆਪਣਾ ਜਿਹੜਾ ਸਿਰ ਹੈ ਉਹ ਉੱਪਰ ਰੱਖਿਆ ਹੈ, ਉਹ ਪਾਣੀ ਚਿੱਕੜ ਵੀ ਡੁੱਬਿਆ ਨਹੀਂ ਹੈ। ਤਪ ਕਰਨ ਵਾਸਤੇ ਉਹਨੇ ਪਾਣੀ ਤੋਂ ਉੱਪਰ ਉੱਠਣਾ ਕੀਤਾ ਹੈ। ਸਰਸੇਵ ਕੇ ਕਵਲ ਫੁੱਲ ਨੇ ਮਾਨੋ ਇਹ ਤਪ ਕਰ ਰਿਹਾ ਹੈ। ਗਰੀਵਲ ਨੀਰ ਮੈਂ ਧੀਰ ਧਰੇ, ਫਿਰ ਜਿਹੜਾ ਕਵਲ ਫੁੱਲ ਹੈ ਗਰਦਨ ਤੱਕ ਗਿੱਚੀ ਤੱਕ ਜਿਹੜਾ ਕੋਈ ਪਾਣੀ ਹੈ ਉਹਦੇ ਵਿੱਚ ਖੜ ਕੇ ਧੀਰ ਧਾਰ ਕੇ, ਇੱਕ ਪੈਰ ਖਰੋ ਥਿਰ ਹੋਇ ਰਬ ਹੇਰੋ, ਇੱਕ ਪੈਰ ਦੇ ਪਾਰ ਖੜਿਆ ਹੋ ਕੇ ਸੂਰਜ ਨੂੰ ਵੇਖਦਾ ਹੈ। ਜਿਹੜੀ ਕਵਲ ਫੁੱਲ ਦੀ ਨਾਲੀ ਜੀ ਹੁੰਦੀ ਹੈ ਮਾਨੋ ਇਹੀ ਉਹਦਾ ਇੱਕ ਪੈਰ ਹੈ, ਜਿਵੇਂ ਉਤਰੋਂ ਇੱਕ ਪੈਰ ਦੇ ਭਾਰ ਹੋ ਕੇ ਮਧੂਬਨ ਦੇ ਵਿੱਚ ਤਪ ਕਰ ਰਿਹਾ ਸੀ, ਉਹ ਕਵਲ ਫੁੱਲ ਵੀ ਕਹਿੰਦੇ ਇੱਕ ਭਾਰ ਦੇ ਬੋਝ ਦੇ ਇਸ਼ਤ ਹੋ ਕੇ ਇਹ ਤਪ ਕਰ ਰਿਹਾ ਵੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੇ ਬਰਾਬਰ ਮੈਂ ਪਹੁੰਚ ਜਾਵਾਂ, ਅਤੇ ਫਿਰ ਜਿਹੜਾ ਕੋਈ ਸੂਰਜ ਵੱਲੀ ਝਾਕੀ ਜਾਣਾ ਇਹ ਵੀ ਬਹੁਤ ਔਖਾ, ਇਹ ਵੀ ਇੱਕ ਤਪ ਹੈ। ਕਹਿੰਦੇ ਇੱਕ ਭਾਰ ਦੇ ਖੜਾ ਹੋ ਕੇ ਇਸ਼ਤ ਹੋ ਕੇ ਉਹ ਕਵਲ ਫਲ ਸੂਰਜ ਵੱਲੀ ਵੇਖੀ ਜਾਂਦਾ, ਉਹ ਮਹਾਨ ਤਪ ਕਰਦਾ ਹੈ। ਆਤਪ ਸੀਤ ਸਹਿ ਬਰਖਾ, ਫਿਰ ਉਹ ਜਿਹੜਾ ਕਵਲ ਫਲ ਹੈ ਜਿੰਨੀ ਮਰਜ਼ੀ ਸੂਰਜ ਦੀ ਧੁੱਪ ਆ ਜਾਏ, ਇਸੇ ਤਰ੍ਹਾਂ ਠੰਡ ਦੀ ਮੌਸਮ ਆ ਜਾਏ, ਬਾਰਿਸ਼ ਆ ਜਾਏ, ਸਾਰੇ ਖਿੜੇ ਮੱਥੇ ਆਪਣੇ ਸਹਾਰਦਾ ਹੈ। ਤਪ ਸਾਧਤ ਯਾਬਿਦ ਕਰੂਰ ਗਨੇਰੋ, ਇਸ ਤਰ੍ਹਾਂ ਕਹਿੰਦੇ ਜਿਹੜਾ ਕਵਲ ਫਲ ਹੈ ਬੜਾ ਕਰੜਾ ਜਿਹੜਾ ਤਪ ਹੈ, ਇਸ ਤਰ੍ਹਾਂ ਦੇ ਨਾਲ ਉਹਨੇ ਸਾਧਨਾ ਕੀਤਾ, ਸਾਧਿਆ ਤਪ ਕੀਤਾ। ਸ੍ਰੀ ਹਰ ਰਾਏ ਕਿਪਾਏ ਸਮਾਨ, ਕਿਸ ਵਾਸਤੇ ਵੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੀ ਮੈਂ ਸਮਾਨਤਾ ਪਾ ਲਵਾਂ, ਬਰਾਬਰੀ ਪਾ ਲਵਾਂ, ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੇ ਬਰਾਬਰ ਮੈਂ ਹੋ ਜਾਵਾਂ, ਜਿਵੇਂ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚੋਂ ਰਾਜ ਭਾਗ ਮਿਲਦੇ ਆ, ਮੁਕਤੀਆਂ ਮਿਲਦੀਆਂ, 84 ਦਾ ਚੱਕਰ ਤੋਂ ਛੁਟਕਾਰਾ ਹੁੰਦਾ ਹੈ, ਜੋ ਕੁਛ ਸਭ ਕੁਛ ਹਾਸਲ ਹੁੰਦਾ ਵੀ ਉਹ ਮੇਰੇ ਕਵਲ ਫੁੱਲ ਵਿੱਚੋਂ ਸਾਰਿਆਂ ਨੂੰ ਤਪ ਕਰਨ ਤੋਂ ਪ੍ਰਾਪਤ ਹੋਵੇ, ਮੈਂ ਬਰਾਬਰ ਹੋ ਜਾਣਾ। ਉਹ ਕਹਿੰਦੇ ਕਵਲ ਫਲ ਨੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੀ ਬਰਾਬਰੀ ਪਾਉਣ ਵਾਸਤੇ, ਬਰਾਬਰੀ ਕਰਨ ਵਾਸਤੇ ਅਸਾਂ ਮਹਾਨੋ ਇਹ ਪਾਣੀ ਵਿੱਚ ਖੜ ਕੇ ਤਪ ਕੀਤਾ ਹੈ। ਪਾਏ ਨਾ ਕੰਜ ਉਪਾਏ ਬਤੇਰੋ, ਉਹਨੇ ਉਪਰਾਲਾ ਹੀਲਾ ਤਾਂ ਬਹੁਤ ਕੀਤਾ, ਯਤਨ ਕੀਤਾ, ਪਰ ਪਾਏ ਨਾ ਕੰਜ। ਜਿਹੜਾ ਕਵਲ ਫਲ ਹੈ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੀ ਬਰਾਬਰੀ ਨਹੀਂ ਪਾ ਸਕਿਆ ਹੈ, ਬਰਾਬਰ ਨਹੀਂ ਹੋ ਸਕਿਆ ਹੈ, ਕਿਉਂਕਿ ਉਹਦੇ ਵਿੱਚ ਉਹ ਜਿਹੜੀ ਚਰਨਾਂ ਵਿੱਚ ਮਹਾਨਤਾ ਹੈ ਉਹ ਕਵਲ ਫੁੱਲ ਵਿੱਚ ਨਹੀਂ ਆ ਸਕੀ ਹੈ। ਉਹ ਕਵਲ ਫੁੱਲ ਤੋਂ ਮੁਕਤੀ ਨਹੀਂ ਕਿਸੇ ਨੂੰ ਮਿਲਦੀ ਹੈ, 84 ਦਾ ਚੱਕਰ ਨਹੀਂ ਦੂਰ ਹੁੰਦਾ, ਜਨਮ ਮਰਨ ਨਹੀਂ ਉਹ ਕਵਲ ਫੁੱਲ ਤੋਂ ਮਿਟਦਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਕਿਸੇ ਉਹ ਕਵਲ ਫੁੱਲ ਤੋਂ ਕਿਸੇ ਨੂੰ ਹੁੰਦੀ ਹੈ। ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚੋਂ ਬ੍ਰਹਮ ਗਿਆਨ ਦੀ ਵੀ ਪ੍ਰਾਪਤੀ, 84 ਦੇ ਚੱਕਰ ਤੋਂ ਵੀ ਛੁਟਕਾਰਾ, ਆਵਾਗਮਨ 84 ਦਾ ਗਮਨ ਵੀ ਖਤਮ, ਇਸ ਤਰ੍ਹਾਂ 18 ਸਿੱਧੀਆਂ 9 ਨਿਧੀਆਂ ਇਹ ਸਾਰੀਆਂ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀਆਂ। ਕਹਿੰਦੇ ਕਵਲ ਫੁੱਲ ਨਹੀਂ ਇਹ ਕੁਝ ਕਰ ਸਕਿਆ ਬਰਾਬਰੀ। ਦੋਹਰਾ ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੋ। ਇਸੇ ਤਰਾਸਵੇਂ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਕਿ ਸੋਭਾ ਵਾਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਹਨ, ਨਿਪੁੰਨ ਹਰਨ ਜੋਰ ਤੀਨ। ਇਹ ਵੀ ਸਰੋਤਾ ਜਨੋ ਜਿਹੜੇ ਤਿੰਨ ਤਰ੍ਹਾਂ ਦੇ ਤਾਪ ਹੈ ਨਾ, ਆਦ ਵਿਆਦ ਉਪਾਦ, ਇਹਨਾਂ ਨੂੰ ਨਰਸ ਕਰਨ ਵਿੱਚ ਬਹੁਤ ਨਿਪੁੰਨ ਹੈ, ਬਹੁਤ ਹੀ ਪ੍ਰਵੀਨ ਹੈ, ਬਹੁਤ ਹੀ ਚਤਰ ਹਨ, ਬੜੇ ਹੀ ਸਿਆਣੇ ਹਨ। ਮਹਾਰਾਜ ਦੇ ਦਰਸ਼ਨ ਹੈ, ਤਿੰਨੇ ਤਾਪਾਂ ਨੂੰ ਨਾਸ ਕਰਨ ਵਿੱਚ ਬਹੁਤ ਚਤੁਰ, ਬਹੁਤ ਪ੍ਰਵੀਨ ਹੈ। ਜਿਹੜਾ ਦਰਸ਼ਨ ਮਹਾਰਾਜ ਦੇ ਕਰ ਲੈਂਦਾ ਹੈ ਉਹ ਦਰਸ਼ਨਾਂ ਦੀ ਬਰਕਤ ਐਸੀ ਕਲਾ ਹੈ, ਉਹਦੇ ਤਿੰਨੇ ਤਾਪ ਮਹਾਰਾਜ ਦੇ ਦਰਸ਼ਨ ਨਾਸ ਕਰ ਸਕਦੇ ਹੈ। ਉਹ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿੱਥੇ ਸਭ ਦੁੱਖ ਜਾਏ, ਉਸ ਵੱਲੀ ਇਸ਼ਾਰਾ ਹੈ ਕਵੀ ਦਾ ਵੀ, ਜਿਨ੍ਹਾਂ ਦੇ ਦੇਖਿਆ ਤੱਕਿਆ ਦਰਸ਼ਨ ਕੀਤੇ ਹੀ ਦੁੱਖ ਚਲੇ ਜਾਂਦੇ ਸੀ। ਉਹ ਦਿੱਲੀ ਵਿੱਚ ਜਦੋਂ ਬਾਬਾ ਦੀ ਬਿਮਾਰੀ ਜੀ ਪੈ ਗਈ ਸੀ, ਉਸ ਵੇਲੇ ਹੁਣ ਭਾਵੇਂ ਰਾਮ ਰਾਏ ਵੀ ਉੱਥੇ ਰਹਿੰਦਾ ਸੀ ਪਰ ਉਹ ਤਾਂ ਕੋਈ ਇਲਾਜ ਨਹੀਂ ਹੋ ਸਕਿਆ ਸੀ। ਅਖੀਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾ ਆ ਬਾਬਾ ਦੀ ਹਜੇ ਦੀ ਬਿਮਾਰੀ ਨਾਲ ਮਨੁੱਖ ਮਰ ਰਹੇ ਹੈ, ਕੋਈ ਮਹਾਰਾ ਇਲਾਜ ਕਰੋ, ਯਤਨ ਕਰੋ। ਮਹਾਰਾਜ ਕਹਿੰਦੇ ਵੀ ਭਾਈ ਸਾਡੇ ਚਰਨਾਂ ਦਾ ਜਿਹੜਾ ਜਲ ਅੰਮ੍ਰਿਤ ਲੈ ਲਓ ਉਹ ਪਾਓ, ਇਸ ਤਰ੍ਹਾਂ ਇੱਥੇ ਦਰਸ਼ਨ ਕਰ ਕਰਕੇ ਅੱਗੇ ਲੰਘਦਾ ਜਾਏ ਠੀਕ ਹੋ ਜਾਣਗੇ। ਚਵੱਚਾ ਸਾਹਿਬ ਗੁਰਦੁਆਰਾ ਹੁਣ ਵੀ ਬਣਿਆ ਮਹਾਰਾਜ ਦੀ ਯਾਦ ਵਿੱਚ, ਉਹ ਚਰਨਾਂ ਦਾ ਜਲ ਲੈ ਕੇ ਚਵੱਚੇ ਵਿੱਚ ਪਾਇਆ, ਜਿਹੜਾ ਪੰਚੂੜੇ ਲੈਂਦਾ ਅੱਖਾਂ ਛਿੱਟੇ ਮਾਰਦਾ, ਨਵਾਂ ਨਰੋਆ ਮਹਾਰਾਜ ਦੇ ਦਰਸ਼ਨ ਕਰਕੇ ਜਿਹਨੂੰ ਚੁੱਕ ਕੇ ਲਿਆਉਂਦੇ ਉਹ ਤੁਰ ਕੇ ਘਰਾਂ ਚਲਾ ਜਾਂਦਾ ਹੈ। ਇਸ ਕਰਕੇ ਕਵੀ ਕਹਿ ਰਿਹਾ ਵੀ ਮਹਾਰਾਜ ਦੇ ਜਿਹੜੇ ਦਰਸ਼ਨ ਆ ਭਾਈ, ਤਿੰਨੇ ਤਾਪਾਂ ਨੂੰ ਨਾਸ ਕਰਨ ਵਿੱਚ ਬਹੁਤ ਹੀ ਪ੍ਰਵੀਨ ਹੈ, ਬਹੁਤ ਚਿੱਤਰ, ਬਹੁਤ ਸਿਆਣੇ, ਮਹਾਨ ਹਨ। ਚਰਨ ਮਨੋਹਰ ਬੰਦਨ, ਐਸੇ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮਨ ਨੂੰ ਚੁਰਾਉਣ ਵਾਲੇ ਚਰਨ ਹਨ, ਮੈਂ ਕਵੀ ਦੀ ਉਹਨਾਂ ਨੂੰ ਨਮਸਕਾਰ ਹੈ। ਜਿਨ ਸਿੱਖਾਂ ਸੁਖ ਕੀ ਨਾ, ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਨੇ, ਜਿਨ੍ਹਾਂ ਸਿੱਖਾਂ ਨੇ ਉਹਨਾਂ ਚਰਨਾਂ ਦਾ ਧਿਆਨ ਕੀਤਾ ਹੈ, ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਸੁਖੀ ਕਰ ਦਿੱਤਾ ਹੈ। ਕਵਿਤ ਅਮਲ ਕਮਲ ਜੁਗ ਆਰਨ ਲਲਿਤ ਪਾਲ। ਹੁਣ ਹੋਰ ਰੂਪ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਜਿਹੜੇ ਨੌ ਹੈ ਨਾ, ਉਹਦੀ ਮਹਿਮਾ ਕਰ ਰਹੇ ਵੀ ਚਰਨਾਂ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਕਵਲ ਫੁੱਲ, ਤੇ ਮਹਾਰਾਜ ਦੇ ਜਿਹੜੇ ਚਰਨਾਂ ਦੇ ਨੌ ਹੈ ਇਹਦੀ ਵੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ। ਗੁਰੂ ਮਹਾਰਾਜ ਦੇ ਜਿਹੜੇ ਨੌ ਹੈ ਨਾ ਚਰਨਾਂ ਦੇ ਉਂਗਲਾਂ ਦੇ ਉੱਪਰ, ਉਹ ਵੀ ਮਹਾਨ ਤੋਂ ਮਹਾਨ ਹੈ। ਸੋ ਮਹਿਮਾ ਕਰ ਰਹੇ, ਅਮਲ ਕਮਲ ਜੁਗ ਅਰਨ ਲਾਲਤ ਪਾਲ, ਜੁਗਨਾ ਦੋ ਹੈ ਗੁਰੂ ਹਰਿਕ੍ਰਿਸ਼ਨ ਦੇ ਜਿਹੜੇ ਦੋਵੇਂ ਚਰਨ ਹੈ, ਜਿਵੇਂ ਮੈਲ ਤੋਂ ਰਹਿਤ ਕਮਲ ਹੋਵੇ ਅਰਨੋ ਲਾਲ ਦਾ ਹੈ, ਗੁਰੂ ਮਹਾਰਾਜ ਦੇ ਦੋਵੇਂ ਚਰਨ ਮੈਲ ਤੋਂ ਰਹਿਤ ਜਿਵੇਂ ਕਵਲ ਫੁੱਲ ਹੁੰਦਾ ਬੜਾ ਚੰਗਾ ਲਾਲਤ ਕੀ ਸੁੰਦਰ ਐਸੇ ਹਨ ਤਾਂ ਕਿ ਦਲ ਅਵਲੀ ਸੋ ਹੀਰਨ ਕੀ ਜਟੀ ਸੀ ਉਹਨਾਂ ਚਰਨਾਂ ਦੇ ਉੱਪਰ ਜਿਹੜੀ ਦਲ ਕੀ ਹੈ ਜਿਹੜੀ ਨੋਹਾਂ ਦੀ ਪੰਗਤੀ ਹੈ ਮੋਹਾਂ ਦੀ ਕਤਾਰ ਹੈ ਉਹ ਇਉਂ ਹੈ ਜਿਵੇਂ ਕੋਈ ਹੀਰਿਆਂ ਦੀ ਜੜਤ ਜਿੱਤੀ ਹੋਵੇ ਉਂਗਲਾਂ ਉੱਪਰ ਜਿਵੇਂ ਨੌਂ ਦੇ ਥਾਂ ਹੀਰੇ ਜੜੇ ਹੋਣ ਨੌਂ ਨਹੀਂ ਹੈ ਮਾਨੋ ਹੀਰਿਆਂ ਦੀ ਜੜਤੀ ਕੀਤੀ ਹੋਈ ਹੈ ਕਿਦੋਂ ਉੱਡ ਪਾਤ ਪਾਂਤ ਹਿੱਤ ਆਪ ਚਿੱਤ ਲੋਕ ਮਾਤ ਹੋਰ ਪ੍ਰਮਾਣ ਦਿੰਦੇ ਅਸਵਾ ਕਹਿੰਦੇ ਜਿਹੜੇ ਉੱਡ ਪਾਤ ਹੈ ਉੱਡਣੋ ਤਾਰਿਆਂ ਦਾ ਤਾਰਿਆਂ ਦੀ ਜਿਹੜੀ ਪੰਗਤੀ ਹੈ ਉਹਨੇ ਆਪ ਚਿੱਤ ਆਪਣਾ ਭਲਾ ਚਿੱਤ ਕੇ ਆਪਣਾ ਭਲਾ ਸੋਚ ਕਰਕੇ ਅਤੇ ਮਾਤ ਲੋਕ ਅਮਾਤ ਲੋਕ ਵਿੱਚ ਆ ਕੇ ਉਤਾਰਿਆ ਨੇ ਤਜੀ ਨਭ ਗਤ ਥਿਤ ਐਸੀ ਬਿਧ ਠਟੀ ਸੀ ਆ ਕਹਿੰਦੇ ਤਾਰਿਆਂ ਨੇ ਕਹਿੰਦੇ ਤਜੀ ਗਭ ਤਜੀ ਗਤ ਨਭ ਆਕਾਸ਼ ਵਿੱਚ ਜਿਹੜਾ ਚੱਲਣਾ ਸੀ ਨਾ ਆਕਾਸ਼ ਵਿੱਚ ਉਹ ਚੱਲਣਾ ਸੀ ਧਰੋਂ ਭਗਤ ਦੀ ਅਪਰਕਰਮਾ ਕਰਨੀ ਸੀ ਉਹ ਛੱਡ ਦਿੱਤੀ ਇਸ ਤਰ੍ਹਾਂ ਦੀ ਉਹਨਾਂ ਨੇ ਕਹਿੰਦੇ ਵਿਧੀ ਕਰ ਲਈ ਇਸ ਤਰ੍ਹਾਂ ਦੀ ਵਿਧੀ ਜੁਗਤੀ ਠੱਟੀ ਧਾਰ ਲਈ ਉਹ ਜਿਹੜੇ ਤਾਰੇ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀਆਂ ਚਰਨਾਂ ਦੀਆਂ ਜਿਹੜੀਆਂ ਉਂਗਲਾਂ ਹੈ ਉਹਦੇ 'ਤੇ ਕਹਿੰਦੇ ਉਹ ਨੌਂ ਰੂਪ ਵਿੱਚ ਆ ਕੇ ਸਥਿਤ ਹੋ ਗਏ ਨੌਂ ਬਣ ਕੇ ਟਿਕ ਗਏ ਹਨ ਆਪਣਾ ਭਲਾ ਚਿਤ ਕੇ ਆਪਣਾ ਭਲਾ ਸੋਚ ਕੇ ਕਿਦੋਂ ਵਿਸ਼ਵ ਕਰ ਮਨ ਸ਼ੇਖ ਤੇ ਮਨ ਨਲੇ ਅਸਵਾ ਹੋਰ ਦ੍ਰਿਸ਼ਟਾਂਤ ਦਿੰਦੇ ਹੈ ਅਸਵਾ ਵਿਸ਼ਕਰਮਾ ਨੇ ਜਿਹੜਾ ਦੇਵੀ ਦੇਵਤਿਆਂ ਦਾ ਮਕਾਨ ਬਣਾਉਣ ਵਾਲਾ ਕਹਿੰਦੇ ਕਾਰੀਗਰ ਵਿਸ਼ਵਕਰਮਾ ਦੇਵਤਾ ਹੈ ਉਹਨੇ ਮਾਨੋ ਕਹਿੰਦੇ ਸ਼ੇਸ਼ ਨਾਗ ਵੱਲੋਂ ਸ਼ੇਸ਼ ਨਾਗ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਮਣੀਆਂ ਲੈ ਕੇ ਕਾਂਤ ਹਿੱਤ ਖਚੀ ਬਸੈ ਰਮਾ ਸਾਜ ਕੁਟੀ ਸੀ ਇਹਦੀ ਸੁੰਦਰਤਾ ਵਾਸਤੇ ਇਸ ਤਰ੍ਹਾਂ ਕਹਿੰਦੇ ਜੜਤ ਕੀਤੀ ਉਹਨਾਂ ਮਣੀਆਂ 'ਤੇ ਜਿੱਥੇ ਬੜੀ ਸੋਹਣੀ ਕਹਿੰਦੇ ਕੁਟੀਆ ਬਣ ਗਈ ਹੈ ਅਤੇ ਉਹ ਕੁਟੀਆ ਬਣਾ ਕੇ ਰਮਾ ਬਸੈ ਉਸ ਕੁਟੀਆ ਦੇ ਵਿੱਚ ਮਾਨੋ ਲਕਸ਼ਮੀ ਨਿਵਾਸ ਕਰ ਰਹੀ ਹੈ ਮਾਇਆ ਨਿਵਾਸ ਕਰ ਰਹੀ ਹੈ ਚਰਨ ਕਮਲ ਹਰ ਕ੍ਰਿਸ਼ਨ ਅਨੂਪ ਬਣੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਭਾਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਉਂ ਜਿਹੜੇ ਚਰਨ ਹੈ ਉਹ ਕਮਲ ਵਰਗੇ ਅਤੇ ਬੜੇ ਉਪਮਾ ਤੋਂ ਰਹਿ ਸੋਹਣੇ ਬਣੇ ਹੋਏ ਹੈ ਨੋਹਾਂ ਸਮੇਤ ਨਖ ਸ਼ਾਸ਼ ਸ਼ਕਲ ਜੇ ਉਪਮਾ ਨਾ ਲਟੀ ਸੀ ਜੇ ਭਲਾ ਮੈਂ ਮਹਾਰਾਜ ਦੇ ਚਰਨਾਂ ਦੇ ਨੋਹਾਂ ਨੂੰ ਚੰਦਰਮਾ ਦੀਆਂ ਜਿਵੇਂ ਟੁਕੜੀਆਂ ਹੋਣ ਵੀ ਇਸ ਤਰ੍ਹਾਂ ਦੇ ਸ਼ਕਲ ਵਰਗੇ ਮਹਾਰਾਜ ਦੇ ਨੋਹਾਂ ਨਖ ਸ਼ਾਸ਼ ਸਸਲ ਸੇ ਜਿਵੇਂ ਨੋਹ ਜਿਹੜੇ ਹੈ ਕਹਿੰਦੇ ਵੀ ਜੇ ਮੈਂ ਕਹਿ ਦੇਵਾਂ ਚੰਦਰਮਾ ਦੀਆਂ ਸ਼ਕਲ ਕੀ ਹੈ ਜਿਹੜੀਆਂ ਕਲਾਂ ਹੈ ਟੁਕੜੀਆਂ ਹੈ ਵੀ ਚੰਦਰਮਾ ਦੀਆਂ ਟੁਕੜੀਆਂ ਕਰਕੇ ਉਹ ਨੌਂ ਬਣਾਏ ਗਏ ਹੈ ਕਹਿੰਦੇ ਇਹ ਚੰਦਰਮਾ ਦੀਆਂ ਸ਼ਕਲਾਂ ਵਰਗੀਆਂ ਟੁਕੜੀਆਂ ਵਰਗੇ ਮਹਾਰਾਜ ਦੇ ਨੌਂ ਇਹ ਵੀ ਉਪਮਾ ਕਹਿੰਦੇ ਕੋਈ ਬਹੁਤੀ ਵੱਡੀ ਨਹੀਂ ਇਹ ਵੀ ਲੱਟੀ ਸੀ ਹੈ ਜਿਵੇਂ ਬੱਚਿਆਂ ਦੀ ਕੋਈ ਗੱਲ ਜੀ ਹੁੰਦੀ ਹੈ ਨਾ ਕਹਿੰਦੇ ਉਹ ਬੱਚਿਆਂ ਵਾਲੀ ਗੱਲ ਜੀ ਹੈ ਬੱਚੇ ਐਵੇਂ ਮਾਰਦੇ ਹੁੰਦੇ ਨਾ ਗੱਲਾਂ ਆਪੋ ਵਿੱਚ ਹੀ ਇਉਂ ਕਹਿੰਦੇ ਇਹ ਵੀ ਕੋਈ ਲੱਟੀ ਜੀ ਹੈ ਨਿੱਕੀ ਜਿਹੀ ਗੱਲ ਨਿਉਣ ਜੀ ਉਪਮਾ ਹੈ ਜੇ ਮੈਂ ਕਹਿ ਰਿਹਾ ਵੀ ਮਹਾਰਾਜ ਦੇ ਜਿਹੜੇ ਨਾਂ ਹੈ ਜਿਵੇਂ ਚੰਦਰਮਾ ਦੀਆਂ ਟੁਕੜੀਆਂ ਹੁੰਦੀਆਂ ਉਹਦੇ ਵਰਗੇ ਹੈ ਇਹ ਉਪਮਾ ਵੀ ਕੋਈ ਬਹੁਤ ਵੱਡੀ ਨਹੀਂ ਇਹ ਤਾਂ ਵੀ ਜਿਹੜੀ ਉਪਮਾ ਦੇਣੀ ਹੈ ਬੱਚਿਆਂ ਵਰਗੀ ਗੱਲ ਹੀ ਕਰਨੀ ਹੈ ਦੋਹਰਾ ਤੇਗ ਬਹਾਦਰ ਧਰਮ ਧੁਜ ਇਸ ਤਰ੍ਹਾਂ ਹੈ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਜਿਹੜੇ ਨੌਂ ਹੈ ਉਹਦੀ ਮਹਿਮਾ ਕਵੀ ਨੇ ਇਹ ਕਵਿਤ ਵਿੱਚ ਕੀਤੀ ਹੈ ਉਹ ਆਪਾਂ ਰਲ ਮਿਲ ਕੇ ਪੜ੍ਹਿਆ ਸੁਣਿਆ ਵਿਚਾਰਿਆ ਲਾਹਾ ਲਿਆ ਇਸ ਤੋਂ ਅੱਗੇ ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਸੋਹਣੇ ਢੰਗ ਨਾਲ ਕੀਤਾ ਹੈ ਇੱਕ ਦੋਹਰੇ ਵਿੱਚ ਇੱਕ ਸਵਈਏ ਛੰਦ ਵਿੱਚ ਉਹ ਜਿਵੇਂ ਵੀ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਸੁਣਾ ਵਿਚਾਰਾਂਗੇ ਹੁਣ ਸਮਾਂ ਹੋਇਆ ਇਸ ਕਰਕੇ ਇੱਥੇ ਸਮਾਪਤੀ ਹੈ ਜੀ। ਕਿਦੋਂ ਵਿਸ਼ਵ ਕਰ ਮਨ ਸ਼ੇਖ ਤੇ ਮਨ ਨਲੇ ਕਾਂਤ ਹਿਤ ਖਚੀ ਬਸੈ ਰਮਾ ਸਾਜ ਕੁਟੀ ਸੀ ਚਰਨ ਕਮਲ ਹਰ ਕ੍ਰਿਸ਼ਨ ਅਨੂਪ ਬਨੇ ਨਖ ਸ਼ਸ ਸਕਲ ਸੇ ਉਪਮਾ ਨਾ ਲਟੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆ ਇੱਕ ਇੱਕ ਅਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਰੂਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਰੂਪਾਰੇ ਉਤਾਰਨ ਹਾਰ ਹੁਣ ਠਾਕਰ ਤੂੰ ਅਰਦਾਸ ਸੁਮਾਤ ਪਿਤਾ ਹਮ ਬਾਰਕ ਤੇਰੇ ਤੁਰੀ ਕੇਰੋ